ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਇ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਅਪਰ ਗ੍ਰਾਮ ਮਹਿ ਬੈਠੇ ਜਾਈ ਹੁਤੋ ਸਿੱਖ ਇੱਕ ਤਾਹਾਂ ਬਸਾਈ ਜਾਇਜ ਸੰਤ ਤਾਹੇ ਘਰ ਕੋਈ ਹਿਤ ਧਰ ਸੇਵਾ ਕਰ ਹੈ ਸੋਈ ਅਪਰ ਗ੍ਰਾਮ ਮਹਿ ਬੈਠੇ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਦੀਵਾਨ ਸਜ ਰਹੇ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਜਾਪ ਗ੍ਰੰਥੀ ਸਾਹਿਬਾਨ ਦੀ ਜਵਾਨ ਰਾਹੀਂ ਹੋਇਆ ਹੈ। ਰਸਾਵਸ ਉਪਰੰਤ ਕੁਝ ਸਮਾਂ ਸੰਗੀਤ ਦੇ ਨਿਯਮਾਂ ਵਿੱਚ ਰੋਗੀਆਂ ਸਿੰਘਾਂ ਰਾਹੀਂ ਕੀਰਤਨ ਹੋਇਆ ਹੈ। ਆਪ ਹਾਜ਼ਰੀਆਂ ਭਰ ਕੇ ਲਾਹਾ ਹਾਸਲ ਕਰ ਰਹੇ ਸੀ। ਕੀਰਤਨ ਤੋਂ ਬਾਅਦ ਆਪਾਂ ਕੁਝ ਕੁ ਸਮਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਪੜ੍ਹ ਰਹੇ ਹਾਂ, ਜੋ ਕਾਫ਼ੀ ਸਮੇਂ ਤੋਂ ਹੀ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ। ਜਿਸ ਤਰ੍ਹਾਂ ਆਪ ਜੀ ਨੇ ਜਿੱਥੇ ਜਿੱਥੇ ਆਪ ਜੀ ਵਿਚਰੇ ਸਨ ਸਿੱਖ ਸੰਗਤ ਕਾਇਮ ਹੋਈ ਹੈ। ਜਿਹਨਾਂ ਗੁਰਸਿੱਖਾਂ ਨੇ ਸਿੱਖੀ ਧਾਰਨ ਕੀਤੀ ਹੈ, ਉਹਨਾਂ ਦੀ ਸਿੱਖੀ ਦੀ ਪਰਖ ਕੀਤੀ ਜਾਏ। ਉਹ ਬਹਾਨਾ ਜਿਹਾ ਬਣਾ ਕੇ ਆਪ ਜੀ ਕਰਤਾਰਪੁਰ ਸਾਹਿਬ ਤੋਂ ਚੱਲ ਪਏ ਸਨ, ਭਾਈ ਬਾਲਾ ਜੀ ਨੂੰ ਨਾਲ ਲੈ ਲਿਆ ਸੀ ਅਤੇ ਗੁਰੂ ਅੰਗਦ ਸਾਹਿਬ ਜੀ ਨੂੰ ਭਾਈ ਬਾਲਾ ਜੀ ਨੇ ਪ੍ਰਸੰਗ ਸੁਣਾਇਆ ਵੀ ਪ੍ਰੀਰ ਸਿੱਖ ਦੇ ਘਰ ਚਲੇ ਗਏ, ਜਿਹੜੇ ਇੱਕਦਮ ਵੀ ਪ੍ਰਸ਼ਾਦਾ ਭਗਦਾ ਸੀ। ਦੂਸਰੇ ਦਿਨ ਤਾਂ ਦੂਸਰੇ ਟਾਈਮ ਤਾਂ ਇਸ ਤਰ੍ਹਾਂ ਮਸਤ ਲੰਗਰ ਹੀ ਹੁੰਦਾ ਸੀ, ਖਕਈ ਹੀ। ਉਸਦੀ ਸਿੱਖੀ ਦੀ ਪਰ ਕਰਨ ਵਾਸਤੇ ਮਹਾਰਾਜ ਜੀ ਜਾ ਪਹੁੰਚੇ। ਜਿਹੜਾ ਸਿੱਖ ਉਸਨੇ ਦੇਖ ਕੇ ਮਹਾਰਾਜ ਜੀ ਆਇਆ ਕਿ ਮੱਥਾ ਟੇਕਿਆ ਸਤਿਕਾਰ ਨਾਲ ਸੋਹਣੇ ਸਥਾਨ 'ਤੇ ਬਿਠਾਇਆ। ਪਤਨੀ ਨੂੰ ਕਹਿਣ ਲੱਗਿਆ ਵੀ ਮਹਾਰਾਜ ਆਏ ਆ, ਪ੍ਰਸ਼ਾਦਾ ਤਿਆਰ ਕਰਕੇ ਆਪਾਂ ਛਕਾਉਣਾ ਹੈ, ਛੇਤੀ ਕਰ। ਉਹ ਢੰਗ ਨਾਲ ਕਹਿਣ ਲੱਗੀ ਵੀ ਤੂੰ ਜਾਣਦਾ ਹੀ ਹੈ ਵੀ ਘਰ ਵਿੱਚ ਤਾਂ ਕੁਝ ਹੈ ਨਹੀਂ ਹੈ, ਪ੍ਰਸ਼ਾਦਾ ਕਿਹਦਾ ਬਣਾ ਕਿਸਦਾ ਬਣਾ ਕੇ ਛਕਾਉਣਾ ਹੈ। ਇਸ ਤਰ੍ਹਾਂ ਘਰ ਦੇ ਵਿੱਚ ਜਿਹੜਾ ਕੋਈ ਉਹ ਐਸੀ ਵਸਤੂ ਪਈ ਸੀ ਉਹ ਵੇਚ ਬੂਝ ਕੇ ਇਸਨੇ ਮਹਾਰਾਜ ਵਾਸਤੇ ਪ੍ਰਸ਼ਾਦਾ ਲੰਗਰ ਬਣਾਇਆ, ਛਕ ਲਿਆ। ਅਗਲੇ ਦਿਨ ਦੇਖਿਆ ਕੁਝ ਨਹੀਂ ਹੈ, ਫਿਰ ਉਹ ਕਿਸਾਨ ਦਾ ਰੱਸਾ ਜਿਹਾ ਬਟ ਕੇ ਉਹ ਵੇਚ ਆਇਆ ਹੈ, ਅਤੇ ਉਹਦੇ ਨਾਲ ਹੀ ਮਹਾਰਾਜ ਦਾ ਪ੍ਰਸ਼ਾਦਾ ਤਿਆਰ ਕਰਕੇ ਇਸ ਤਰ੍ਹਾਂ ਆਪਣੀ ਸਿੱਖੀ ਜਿਹੜੀ ਆ ਉਹਨੂੰ ਸਾਬਤ ਰੱਖ ਲਿਆ ਹੈ। ਠੀਕ ਹੈ, ਭਾਵੇਂ ਰੋਮਾਂ ਦੀ ਬੇਅਦਬੀ ਕਰਨੀ ਬਹੁਤ ਮਾੜੀ ਹੈ, ਪਰ ਜਿੱਥੇ ਉਹ ਪਰਖ ਹੈ ਕਿ ਗੁਰੂ ਨੂੰ ਖੁਸ਼ ਕਰਨਾ, ਗੁਰੂ ਨੂੰ ਪ੍ਰਸ਼ਾਦਾ ਕਰਾਉਣਾ, ਗੁਰੂ ਦਾ ਹੀ ਹੈ ਸਾਰਾ ਕੁਝ, ਸਰੀਰ ਵੀ ਜੇ ਸ੍ਰੀ ਗੁਰੂ ਮਹਾਰਾਜ ਦੇ ਵਾਸਤੇ ਸਿੱਖ ਸਰੀਰ ਦਾ ਰਤਾ ਰਤਾ ਬੰਦ ਬੰਦ ਕਟਵਾ ਸਕਦੇ ਹੈ, ਕਿਸੇ ਜੇ ਆ ਕੁਛ ਕਰ ਲਿਆ ਤਾਂ ਫਿਰ ਕੋਈ ਗੁਰੂ ਲਈ ਕੁਰਬਾਨ ਕਰਨ ਵਾਸਤੇ ਕੁਝ ਨਹੀਂ ਹੈ। ਹੁਣ ਜੇ ਅਸੀਂ ਆਪਣੇ ਆਪ ਨੂੰ ਸੋਹਣਾ ਸੁਨੱਖਾ ਬਣਾਉਣ ਵਾਸਤੇ ਰੋਮਾਂ ਦੀ ਬੇਅਦਬੀ ਕਰੀਏ ਫਿਰ ਬਹੁਤ ਮਾੜਾ ਹੈ, ਫਿਰ ਤਾਂ ਉਹ ਐਸਾ ਜਿਹੜਾ ਕਰਦਾ ਹੈ ਉਹ ਤਾਂ ਦਰਗਾਹ ਢੋਈ ਨਾਲ ਹੈ, ਕਾਫਰ ਕੁੱਤਾ ਸ਼ੈਤਾਨ ਹੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ। ਇਸ ਤਰ੍ਹਾਂ ਇਹਨੇ ਜਦੋਂ ਸਿੱਖੀ ਹੋਈ ਸਾਬਤ ਨਿਕਲਿਆ, ਵਰਖ ਵਿੱਚ ਪੂਰਾ ਹੋ ਗਿਆ, ਮਹਾਰਾਜ ਨੇ ਬਖਸ਼ਿਸ਼ ਕਰਤੀ। ਇਸੇ ਤਰ੍ਹਾਂ ਫਿਰ ਅੱਗੇ ਗਏ, ਉੱਥੇ ਇੱਕ ਪਰਿਵਾਰ ਵੀ ਇਹਦੇ ਵਰਗੇ ਗਰੀਬ ਵਸ ਰਿਹਾ ਹੈ, ਇੱਕੋ ਦਾ ਬੱਚਾ, ਇੱਕ ਪਤਨੀ, ਇੱਕ ਆਪ ਹੈ। ਅਤੇ ਜਦੋਂ ਗਏ ਘਰ ਵਿੱਚ ਲੈ ਆਏ ਪ੍ਰਸ਼ਾਦਾ ਛਕਾਇਆ ਹੈ, ਅਗਲੇ ਦਿਨ ਫਿਰ ਉਹ ਬੱਚੇ ਨੂੰ ਨਾਲ ਲੈ ਕੇ ਬਾਜ਼ਾਰ ਵੱਲ ਨੂੰ ਚੱਲ ਪਿਆ ਪਿਤਾ, ਅਤੇ ਮਹਾਰਾਜ ਨੇ ਆਵਾਜ਼ ਜੀ ਮਾਰ ਕੇ ਸੱਦ ਲਿਆ। ਕਹਿਣ ਲੱਗੇ ਵੀ ਕਿਵੇਂ? ਕਹਿੰਦੇ ਮਹਾਰਾਜ ਤੁਸੀਂ ਜਾਣੀ ਜਾਣੋ, ਸਭ ਕੁਛ ਅੰਤਰਜਾਮੀ ਹੋ, ਮੈਨੂੰ ਕੀ ਪੁੱਛਦੇ ਹੋ? ਮਹਾਰਾਜ ਨੇ ਬੱਚੇ ਨੂੰ ਬੁਲਾਇਆ, ਕਹਿਣ ਲੱਗੇ ਵੀ ਤੈਨੂੰ ਬਾਜ਼ਾਰ ਵਿੱਚ ਆ ਕੇ ਵੇਚ ਦੇਣਗੇ, ਮਾਲਕ ਤੇਥੋਂ ਚੱਕੀ ਵੀ ਪਿਹਾਏਗਾ, ਇਸੇ ਤਰ੍ਹਾਂ ਗਰਮੀ ਦੀ ਰੁੱਤ ਵਿੱਚ ਤੈਨੂੰ ਪੱਖਾ ਵੀ ਚਲਾਉਣਾ ਪਊ, ਮੁੱਠੀ ਚਾਪੀ ਵੀ ਕਰੂ, ਜੇ ਤੇਲ ਲੱਗੀ ਗਏ ਪਾਣੀ ਵੀ ਮੰਗੇਗਾ ਉਹ ਵੀ ਤੈਨੂੰ ਲਿਆ ਕੇ ਦੇਣਾ ਪਊ, ਇਸ ਤਰ੍ਹਾਂ ਸਾਰੇ ਕੰਮ ਤੈਨੂੰ ਵੀ ਬੱਚੇ ਜਿਨ੍ਹਾਂ ਦੇ ਵੇਚਤਾ ਮਾਲਕਾਂ ਦੇ ਉੱਥੇ ਤੈਨੂੰ ਕਰਨੇ ਪੈਣਗੇ, ਕਰੇਗਾ? ਬੱਚੇ ਨੇ ਕਹਿ ਦਿੱਤਾ ਹਾਂ, ਕਹਿੰਦੇ ਮਹਾਰਾਜ ਮੈਂ ਜ਼ਰੂਰ ਕਰਾਂਗਾ, ਇਹ ਸਭ ਕੁਛ ਕਰਾਂਗਾ। ਉਹ ਸੁਣ ਕੇ ਮਹਾਰਾਜ ਨੇ ਫਿਰ ਪਰਮੇਸ਼ਰ ਦੇ ਸਾਨੂੰ ਸੋ ਉਪਦੇਸ਼ ਦੇਣ ਵਾਸਤੇ ਵੀ ਜਿਹਨਾਂ ਅੱਗੇ ਕੁਛ ਹਾਸਲ ਕਰਨਾ ਹੈ ਉਹਨੂੰ ਵੀ ਪਰਮੇਸ਼ਰ ਅੱਗੇ ਐਂ ਕਹਿਣਾ ਚਾਹੀਦਾ, ਬੱਚੇ ਵਾਂਗੂ ਮਹਾਰਾਜ ਮੁੱਲ ਖਰੀਦੀ ਲਾਲਾ ਕੋਲਾ, ਹੇ ਪਰਮੇਸ਼ਰ ਮੈਂ ਤੇਰਾ ਮੁੱਲ ਖਰੀਦਿਆ ਹੋਇਆ ਦਾਸਾਂ ਦਾ ਦਾਸ ਹਾਂ, ਟਹਿਲੂਗਾ ਹਾਂ, ਇਸੇ ਕਰਕੇ ਮੇਰਾ ਆਪ ਜੀ ਦੇ ਘਰੇ ਆਉਣੇ ਕਰਕੇ ਨਾ ਹੁਣ ਸ੍ਰੇਸ਼ਟ ਭਾਗਾਂ ਵਾਲਾ ਹੋ ਗਿਆ ਪੈ ਗਿਆ ਹੈ, ਗੁਰੂ ਦੇ ਬਚਨਾਂ ਰਾਹੀਂ ਮੈਂ ਸਾਰ ਸੰਗਤ ਰੂਪ ਦੁਕਾਨ 'ਤੇ ਆਪਣੇ ਆਪ ਨੂੰ ਵੇਚਦਾ, ਸੰਗਤ ਦਾ ਹੀ ਬਣ ਗਿਆ ਹਾਂ, ਜਿੱਧਰ ਲਾਇਆ ਉੱਧਰ ਮੈਂ ਲੱਗ ਰਿਹਾ ਅਤੇ ਲੱਗਾਂਗਾ, ਪਰ ਆ ਜਿਹੜੇ ਆਪ ਜੀ ਦੇ ਦਾਸ ਉਹਨਾਂ ਦੀ ਕੀ ਚਾਤਰਤਾ ਹੀ ਹੈ, ਸਿਆਣਪ ਹੈ, ਆਪਦਾ ਜਿਹੜਾ ਹੁਕਮ ਹੈ ਉਹ ਤੋਂ ਨਾ ਨੁੱਕਰ ਨਹੀਂ ਕੀਤੀ ਜਾ ਸਕਦੀ, ਉਹ ਮੰਨਣਾ ਹੀ ਪੈਂਦਾ ਹੈ। ਇਸ ਤਰ੍ਹਾਂ ਮਹਾਰਾਜ ਮੇਰੀ ਪ੍ਰਤੱਖ ਵੀ ਜਿਹੜੀ ਜਨਮ ਦੇਣ ਵਾਲੀ ਮਾਂ ਹੈ ਉਹ ਵੀ ਆਪ ਜੀ ਦੀ ਦਾਸੀ ਢਲਣੀ ਹੈ, ਮੇਰਾ ਪਿਤਾ ਪ੍ਰਤੱਖ ਵੀ ਆਪ ਜੀ ਦਾ ਮਹਾਰਾਜ, ਉਹ ਪਿਆਰਾ ਹੈ ਲਾਲਾ ਦਾਸ ਹੀ ਹੈ ਜਾਂ ਤਰੀਵ ਜਿਹੜੀ ਸਮਤੀ ਰੂਪੀ ਮਾਂ ਹੈ ਬੁੱਧ ਹੈ ਅਕਲਮਤ ਹੈ ਉਹ ਵੀ ਆਪ ਜੀ ਦੀ ਦਾਸੀ ਹੈ ਆਪ ਜੀ ਦੇ ਨਿਰਣਾ ਕਰਦੀ ਹੈ ਅਤੇ ਮਨ ਰੂਪੀ ਪਿਓ ਜਾਂ ਸੰਤੋਖ ਰੂਪੀ ਜਿਹੜਾ ਪਿਤਾ ਹੈ ਇਹ ਵੀ ਮੇਰਾ ਮਾਰਾ ਆਪ ਜੀ ਦੇ ਲਾਲਾ ਦਾਸ ਬਣ ਰਿਹਾ ਆਪ ਜੀ ਦੇ ਆਗਿਆ ਵਿੱਚ ਚੱਲ ਰਿਹਾ ਮਨ ਇਸ ਤਰ੍ਹਾਂ ਮੈਂ ਮਾਰਾ ਇਹਨਾਂ ਸਮੱਚੀ ਦਾ ਅਤੇ ਸੰਤੋਖ ਰੂਪੀ ਪਿਤਾ ਦਾ ਜਾਇਆ ਹੋਇਆ ਹਾਂ ਪੈਦਾ ਕੀਤਾ ਹੋਇਆ ਰੂਪ ਗਿਆਨ ਉਹ ਮੈਂ ਆਪ ਜੀ ਦਾ ਅਪਰੋਕਸ਼ ਗਿਆਨ ਰੂਪੀ ਜਿਹੜਾ ਪੁੱਤਰ ਉਹ ਵੀ ਆਪ ਜੀ ਦਾ ਲਾਲਾ ਦਾਸ ਆ ਅਤੇ ਸਮੱਚੀ ਰੂਪੀ ਜਿਹੜੀ ਮੇਰੀ ਮਾਂ ਹੈ ਆਪ ਜੀ ਦੀ ਲਾਲੀ ਦਾਸੀ ਉਹ ਆਪ ਜੀ ਦਾ ਨਿਰਣਾ ਕਰਨ ਰੂਪ ਮਾਰਾ ਨੱਚਦੀ ਹੈ ਜਿਹੜਾ ਮਨ ਰੂਪੀ ਪਿਓ ਹੈ ਉਹ ਸ਼ੁੱਧ ਮਨ ਉਹ ਦਾਸ ਬਣ ਕੇ ਆਪ ਜੀ ਦਾ ਜਸ ਗਾਉਂਦਾ ਹੈ ਇਸ ਤਰ੍ਹਾਂ ਮਹਾਰਾਜ ਅਸੀਂ ਰਲ ਮਿਲ ਕੇ ਹੇ ਰਾਜਾ ਰੂਪ ਪਰਮੇਸ਼ਰ ਤੇਰੀ ਭਗਤੀ ਨੂੰ ਕਰਦੇ ਹਾਂ ਅਤੇ ਕਰਾਂਗੇ ਹੇ ਮਾਲਕ ਜੇ ਪ੍ਰਤੱਖ ਤੁਸੀਂ ਕਹੋ ਤਾਂ ਅਸੀਂ ਪਾਣੀ ਛਕਣ ਲਈ ਲਿਆਈਏ ਇਸੇ ਤਰ੍ਹਾਂ ਜੇ ਆਖੋ ਤਾਂ ਮਹਾਰਾਜ ਆਪ ਜੀ ਦੇ ਨਾਲ ਪ੍ਰੇਮ ਕਰ ਰੂਪ ਜਿਹੜਾ ਪਾਣੀ ਲੈ ਗਏ ਪ੍ਰੇਮ ਕਰੀਏ ਪ੍ਰੇਮ ਕਰਕੇ ਆਪ ਨੂੰ ਤ੍ਰਿਪਤ ਕਰੀਏ ਜੇ ਆਹ ਮਹਾਰਾਜ ਕੋਈ ਜਿਹੜੇ ਕੋਈ ਸਾਧਨ ਹੈ ਉਹਨਾਂ ਨੂੰ ਜਿਹੜੇ ਧਾਰਨ ਖਾਏ ਕੀ ਧਾਰਨ ਕਰਨਾ ਹੈ ਸਾਧਨ ਕਰਾਉਣੇ ਚਾਹੋ ਜੋ ਮਹਾਰਾਜ ਸਾਧਨ ਕਰੀਏ ਇਸ ਤਰ੍ਹਾਂ ਇਹ ਕਹੇ ਤਾਂ ਪੀਸਣ ਜਾਓ ਫਿਰ ਮਹਾਰਾਜ ਜਿਹੜਾ ਇਹ ਚਾਰ ਸਾਧਨ ਹੈ ਇਹਨਾਂ ਦੁਆਰਾ ਜਿਹੜਾ ਕੋਈ ਅਵਕਾਰਾਂ ਨੂੰ ਛੱਡਣਾ ਪੀ ਦੇਣਾ ਇਹ ਚੱਕੀ ਪੀਣ ਜਾਈਏ ਜਾਂ ਸਾਧਨ ਜਿਹੜੇ ਕਰਨੇ ਔਖੇ ਹੋ ਕੇ ਹੁੰਦੇ ਹੈ ਇਹ ਸਾਧਨ ਕਰਨ ਰੂਪ ਮਹਾਰਾਜ ਚੱਕੀ ਪੀਣ ਜਾਈਏ ਔਖੇ ਹੋਈਏ ਆਪਦਾ ਪੱਖ ਲੈਣ ਰੂਪ ਮਹਾਰਾਜ ਪੱਖਾ ਚੱਲੀਏ ਆਪਦੇ ਚਰਨ ਮਹਾਰਾਜ ਨੂੰ ਮਲਗੇ ਮੁੱਠੀ ਚਾਪੀ ਕਰੀਏ ਤੇਰਾ ਨਾਮ ਮਹਾਰਾਜ ਅਸੀਂ ਜਪਦੇ ਰਹੀਏ ਆਪ ਜੀ ਨੇ ਮਹਾਰਾਜ ਸਭ ਕੁਛ ਛਕਣ ਛਕਾਉਣ ਨੂੰ ਦਿੱਤਾ ਫਿਰ ਆਪ ਜੀ ਦਾ ਅਸੀਂ ਧੰਨਵਾਦ ਨਹੀਂ ਸ਼ੁਕਰ ਕਰਨੀ ਕਰਦੇ ਇਸ ਕਰਕੇ ਲੂਣ ਖਾ ਕੇ ਹਰਾਮ ਕਰਨ ਵਾਲੇ ਅਸੀਂ ਮਹਾਰਾਜ ਦਾਸ ਹਾਂ ਤੁਹਾਡੇ ਸਾਡੇ ਇਹੋ ਜਿਹੇ ਉਗਣਾਂ ਵਾਲਿਆਂ ਨੂੰ ਤੁਸੀਂ ਬਖਸ਼ ਲਏ ਤੁਹਾਡੀ ਵਡਿਆਈ ਹੈ ਯਾਦ ਤੋਂ ਮਹਿਲਾ ਪਹਿਲਾਂ ਤੋਂ ਯੁਗਾਂ ਯੁਗਾਂ ਦੇ ਮੇਰੀ ਮਰਜ਼ਾਦਾ ਜਦੋਂ ਵਧੀ ਹੋਈ ਦਇਆ ਦੇ ਗੁਣਾਂ ਦੇ ਮਾਲਕ ਅਤੇ ਦਾਤੇ ਹੋ ਤੁਸੀਂ ਤੁਹਾਤੋਂ ਵਗੈਰ ਮਹਾਰਾਜ ਕਿਹਨੇ ਕੋਈ ਮੁਕਤੀ ਪਾਈ ਹੈ ਸਭ ਨੂੰ ਮੁਕਤੀਆਂ ਦੇਣ ਵਾਲੇ ਆਪ ਹੀ ਹੋ ਇਸ ਤਰ੍ਹਾਂ ਦੇ ਆਪ ਜੀ ਨੇ ਪ੍ਰੇਮ ਪਿਆਰ ਵਿੱਚ ਸ਼ਬਦ ਉਚਾਰਨ ਕਰਕੇ ਬੱਚੇ ਨੂੰ ਬਖਸ਼ਿਸ਼ ਕਰਦੀ ਹੈ ਮਾਂ ਪਿਓ 'ਤੇ ਵੀ ਮਿਹਰ ਕਰ ਦਿੱਤੀ ਹੈ ਉਹਨਾਂ ਦੀ ਸਿੱਖੀ ਜਿਹੜੀ ਉਹਨੂੰ ਭਾਗ ਲਾ ਕੇ ਅਤੇ ਆਪ ਇੱਥੋਂ ਅੱਗੇ ਚੱਲ ਪਏ ਸਨ ਅੱਗੇ ਜਿਵੇਂ ਕਿਸੇ ਉਹ ਸਾਧੂ ਸੰਤਾਂ ਦੀ ਸੇਵਾ ਕਰਨ ਵਾਲੇ ਦੇ ਘਰ ਦੇ ਵਿੱਚ ਗਏ ਅਤੇ ਉਹਨੂੰ ਮਹਾਰਾਜ ਨੇ ਸਭ ਉਪਦੇਸ਼ ਦੇ ਕੇ ਅਤੇ ਉਹਦੀ ਜਿਹੜੀ ਕੋਈ ਮਨ ਦੀ ਤਸੱਲੀ ਸੀ ਸ਼ੰਕਾ ਸੀ ਉਹਨੂੰ ਨਿਵਰਤ ਕਰਕੇ ਅਤੇ ਮਹਾਨ ਬਣਾਇਆ ਉਹ ਅੱਜ ਪ੍ਰਸੰਗ ਜਿਵੇਂ ਕਿਸੇ ਸੇਵਾ ਕਰਨ ਵਾਲੇ ਦਾ ਆ ਰਿਹਾ ਹੈ ਜਿਵੇਂ ਉਹਦੇ ਘਰ ਵਿੱਚ ਮਹਾਰਾਜ ਜੀ ਗਏ ਉਹ ਪ੍ਰਸੰਗ ਅਪਰ ਮੁੜ ਕੇ ਸੁਣੀਏ ਜੀ ਅਪਰ ਗ੍ਰਾਮ ਮੈਂ ਬੈਠੇ ਜਾਈ ਜਿਹੜਾ ਉਹ ਮਾਤਾ ਪਿਤਾ ਹੈ ਅਤੇ ਉਹਦਾ ਬੱਚਾ ਹੈ ਤਿੰਨਾਂ ਨੂੰ ਨਿਹਾਲ ਕਰਕੇ ਇੱਥੋਂ ਮਹਾਰਾਜ ਚੱਲਦੇ ਕਿਸੇ ਹੋਰ ਪਿੰਡ ਵਿੱਚ ਜਾ ਬੈਠੇ ਹਨ ਉਤੋਂ ਸਿੱਖ ਇੱਕ ਤਾਹਾਂ ਵਸਾਈ ਉਸ ਪਿੰਡ ਦੇ ਵਿੱਚ ਇੱਕ ਗੁਰੂ ਕਾ ਸਿੱਖ ਕਹਿੰਦੇ ਬਸਦਾ ਹੈ ਸੀ ਜਾਏ ਜੋ ਸੰਤ ਤਾਹੇ ਘਰ ਕੋਈ ਉਹ ਸਿੱਖ ਦੇ ਘਰ ਦੇ ਵਿੱਚ ਕੋਈ ਸਿਮਨ ਵਾਲਾ ਸਾਧੂ ਸੰਤ ਜਾਂ ਉਂਝੀ ਭੇਖਾ ਧਾਰੀ ਕੋਈ ਚਲਾ ਜਾਏ ਸ਼ਕਨ ਛਕਾਉਣ ਵਾਲਾ ਹਿਤ ਧਰ ਸੇਵਾ ਕਰ ਹੈ ਸੋਈ ਗੁਰੂ ਕਾ ਸਿੱਖ ਭਾਵੇਂ ਸੰਤ ਆ ਜੇ ਭਾਵੇਂ ਨਾ ਸਿਮਰਨ ਵਾਲਾ ਹੋਵੇ ਸੰਤ ਜਾਣ ਕੇ ਭੇਖ ਜਾਣ ਕੇ ਸਭ ਦੀ ਉਹ ਸੇਵਾ ਕਰਿਆ ਕਰਦਾ ਹੈ ਸੀ ਪੁੰਨ ਸੋ ਕਹਿ ਹੈ ਪ੍ਰਸ਼ਨ ਬਣਾਈ ਭੋਜਨ ਪ੍ਰਸ਼ਾਦਾ ਛਕਾ ਕੇ ਰਾਤ ਦੇ ਸਮੇਂ ਬਣਾ ਸਵਾਰ ਕੇ ਉਹ ਸਾਧੂ ਸੰਤ ਨੂੰ ਸਿੱਖਿਓਂ ਕਿਹਾ ਕਰਦਾ ਹੁੰਦਾ ਸੀ ਸਾਧ ਮਿਲੇ ਫਲ ਦੇ ਹੋ ਬਤਾਈ ਮਹਾਰਾਜ ਸਾਧੂ ਹੋ ਤੁਹਾਡੇ ਨਾਲ ਅੱਜ ਮੇਰਾ ਮੇਲ ਮਿਲਾਪ ਹੋਇਆ ਤੁਹਾਡੇ ਦਰਸ਼ਨ ਦਾਰ ਮੈਨੂੰ ਹੋਏ ਆ ਤੁਹਾਨੂੰ ਮੈਂ ਭੋਜਨ ਛਕਾਇਆ ਹੈ ਅਤੇ ਮਹਾਰਾਜ ਸਾਧੂ ਦੇ ਮਿਲਣ ਦਾ ਕੀ ਫਲ ਹੁੰਦਾ ਹੈ ਕੀ ਲਾਭ ਹੁੰਦਾ ਹੈ ਉਹ ਤੁਸੀਂ ਮਹਾਰਾਜ ਮੈਨੂੰ ਦੱਸ ਦੇਵੋ ਜੀ ਤਿਸ ਕੀ ਮਨਸਾ ਪੂਰਨ ਕਾਜਾ ਐਸਾ ਜਿਹੜਾ ਸਿੱਖ ਆਏ ਗਏ ਸਾਧੂ ਸੰਤਾਂ ਦੀ ਸੇਵਾ ਕਰਦਾ ਅਤੇ ਨਾਲ ਪੁੱਛਦਾ ਵੀ ਸਾਧੂ ਦੇ ਨਾਲ ਮਿਲਣ ਦਾ ਕੀ ਫਲ ਹੁੰਦਾ ਕੀ ਲਾਭ ਹੁੰਦਾ ਹੈ ਉਹਦੀ ਸੇਵਾ ਨੂੰ ਸਫਲ ਕਰਨ ਵਾਸਤੇ ਉਹਦਾ ਜਿਹੜਾ ਕੰਮ ਹੈ ਪੂਰਾ ਕਰਨ ਵਾਸਤੇ ਕੰਮ ਨੇ ਸਾਧਨ ਗਰੀਬ ਨਿਵਾਜਾ ਗਰੀਬਾਂ ਨੂੰ ਨਿਵਾਜਣ ਵਾਲੇ ਹੈ ਵਡਿਆਉਣ ਵਾਲੇ ਗੁਰੂ ਨਾਨਕ ਸਾਹਿਬ ਹੈ ਉਹ ਸਿੱਖ ਦੇ ਘਰ ਵਿੱਚ ਆਪ ਜੀ ਚਲੇ ਗਏ ਹਨ ਸਾਦਰ ਬੰਦੇ ਪਦ ਅਰਬਿੰਦਾ ਮਹਾਰਾਜ ਨੂੰ ਆਇਆ ਦੇਖ ਕੇ ਜਿਹੜਾ ਸਿੱਖ ਇਹਨੇ ਉੱਠ ਕੇ ਸਤਿਕਾਰ ਨਾਲ ਮਹਾਰਾਜ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ ਬੈਠਾਰੇ ਕਰ ਹਿਰਦੇ ਆਨੰਦਾ ਮਹਾਰਾਜ ਨੂੰ ਬਿਠਾਇਆ ਸਤਿਕਾਰ ਨਾਲ ਹਿਰਦੇ ਵਿੱਚ ਬਹੁਤ ਆਨੰਦ ਜਾਂ ਹਿਰਦੇ ਵਿੱਚ ਆਨੰਦ ਹੋ ਕੇ ਬਿਠਾਇਆ ਭਾਵੇਂ ਇਹ ਨਹੀਂ ਵੀ ਮਹਾਰਾਜ ਆ ਗਏ ਕਈ ਜਦੋਂ ਘਰ ਵਿੱਚ ਆ ਗਏ ਅਤੇ ਮੱਥੇ 'ਚ ਵੱਟ ਜਿਹਾ ਪਾ ਲੈਂਦੇ ਹੈ ਨਾ ਇਹ ਆ ਗਿਆ ਕਿੱਧਰੋਂ ਇਹ ਨਹੀਂ ਹਿਰਦੇ ਵਿੱਚ ਆਨੰਦ ਹੋ ਕੇ ਮਹਾਰਾਜ ਨੂੰ ਕਰਦੇ ਹੋਏ ਸਤਿਕਾਰ ਨਾਲ ਬਿਠਾਇਆ ਇਹ ਸਿੱਖ ਨੇ ਅਦਕ ਭਾਉ ਸੋ ਸੇਵਾ ਕੀਨੀ ਉਸ ਤੋਂ ਬਾਅਦ ਬੜੇ ਪ੍ਰੇਮ ਪਿਆਰ ਨਾਲ ਸਤਿਗੁਰੂ ਦੀ ਸੇਵਾ ਇਸ ਨੇ ਕੀਤੀ ਪ੍ਰੇਮ ਭਗਤ ਮਹਿ ਮਤ ਜਿਹ ਭੀਨੀ ਇਹ ਸਿੱਖ ਦੀ ਪ੍ਰੇਮਾ ਭਗਤੀ ਵਿੱਚ ਜਿਹੜੀ ਅਕਲ ਮਤ ਬੁੱਧ ਹੈ ਲਵਲੀਨ ਹੋਈ ਹੈ ਪ੍ਰੇਮ ਨਾਲ ਭਗਤੀ ਕਰਦਾ ਹੈ ਪੁੰਨ ਬੂਜਨ ਲਾਗਿਓ ਤੇ ਸਪਾਏ ਦੁਬਾਰਾ ਨੂੰ ਪ੍ਰਸ਼ਾਦਾ ਛਕਾ ਕੇ ਜਿਵੇਂ ਪਹਿਲੇ ਆਏ ਗਿਆ ਸਾਧੂਆਂ ਨੂੰ ਪੁੱਛਦਾ ਹੁੰਦਾ ਸੀ ਅੱਜ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਪੁੱਛਣ ਲੱਗਿਆ ਉਸੇ ਤਰ੍ਹਾਂ ਹੀ ਸਾਧ ਮਿਲੇ ਫਲ ਦੇ ਹੋ ਬਤਾਏ ਸਾਧੂ ਦੇ ਨਾਲ ਮਿਲਣ ਦਾ ਕੀ ਫਲ ਹੁੰਦਾ ਉਹਨੂੰ ਸੇਵਾ ਕਰੀਏ ਉਹਦਾ ਕੀ ਲਾਭ ਹੁੰਦਾ ਹੈ ਇਹ ਮਹਾਰਾ ਮੈਨੂੰ ਅੱਜ ਤੁਸੀਂ ਦੱਸ ਦੇਵੋ ਖੋਲ ਕੇ ਬਹੁਤ ਅਨਸੰਗ ਪ੍ਰਸ਼ਨ ਮੈਂ ਕੀਨੋ ਗੁਰੂ ਨਾਨਕ ਸਾਹਿਬ ਜੀ ਬਹੁਤੇ ਸਾਧੂ ਸੰਤ ਮੇਰੇ ਘਰ ਦੇ ਵਿੱਚ ਆਉਂਦੇ ਜਾਂਦੇ ਰਹੇ ਹੈ ਸਾਰਿਆਂ ਸਾਧੂਆਂ ਸੰਤ ਦੇ ਸਾਹਮਣੇ ਬਹੁਤਿਆਂ ਨਾਲ ਇਹੀ ਪ੍ਰਸ਼ਨ ਕਰਦਾ ਰਿਹਾ ਵੀ ਸਾਧੂ ਦੇ ਨਾਲ ਮਿਲਾਪ ਸਾਧੂ ਦੇ ਦਰਸ਼ਨ ਸਾਧੂ ਦੀ ਸੇਵਾ ਕੀਤੀਆਂ ਕੀ ਫਲ ਮਿਲਦਾ ਹੈ ਮੋਕੋ ਕਿਨਹੋ ਨਾ ਉੱਤਰ ਦੀਨੋ ਮੈਨੂੰ ਮਹਾਰਾਜ ਸਾਧੂਆਂ ਨੇ ਕਿਸੇ ਨੇ ਤਸੱਲੀ ਬਖਸ਼ ਉੱਤਰ ਨਹੀਂ ਦਿੱਤਾ ਹੈ ਭਾਏ ਇਸ ਤਰ੍ਹਾਂ ਕੋਈ ਸਾਖੀਆਂ ਸੁਣਾ ਦਿੰਦੇ ਸੀ ਵੀ ਸਾਧੂ ਦੇ ਸਗਾ ਕਰਨ ਦਾ ਆਹ ਫਲ ਹੁੰਦਾ ਹੈ ਦਰਸ਼ਨ ਕਰਨ ਦਾ ਆਹ ਲਾਭ ਹੁੰਦਾ ਹੈ ਪਰ ਪੂਰਾ ਪੂਰਾ ਜਵਾਬ ਨਹੀਂ ਮੈਨੂੰ ਕਿਸੇ ਤੋਂ ਮਿਲਿਆ ਹੈ ਦੋਹਰਾ ਕਹਿ ਬਣਾਏ ਅਨੇਕ ਬਿਧ ਮਹਾਰਾਜ ਜਿੰਨੇ ਸਾਧੂ ਸੰਤ ਆਉਂਦੇ ਜਾਂਦੇ ਰਹੇ ਅਨੇਕਾਂ ਢੰਗਾਂ ਨਾਲ ਗੱਲਬਾਤ ਜੀ ਬਣਾ ਬਣਾ ਕੇ ਸੁਣਾਉਂਦੇ ਰਹੇ ਮੈਨੂੰ ਮੇਰੀ ਨਿਸ਼ਾਨ ਹੋਏ ਪਰ ਮਹਾਰਾਜ ਮੈਂ ਤੁਹਾਡੇ ਅੱਗੇ ਸੱਚ ਕਹਿਣਾ ਵੀ ਮੇਰੀ ਤਸੱਲੀ ਨਹੀਂ ਹੁੰਦੀ ਸੀ ਪੂਰਨ ਸਤਿਗੁਰ ਆਪ ਹੋ ਤਾਂ ਗੁਰੂ ਨਾਨਕ ਸਾਹਿਬ ਆਪ ਕਲਯੁਗ ਦੇ ਵਿੱਚ ਪੂਰਨ ਸਤਿਗੁਰ ਗੁਰੂ ਹੋ ਉੱਤਰ ਦੀਜੈ ਸੋਏ ਇਸ ਕਰਕੇ ਮਹਾਰਾਜ ਜਿਹੜਾ ਉੱਤਰ ਵੀ ਜਿਵੇਂ ਆ ਪੂਰੇ ਸਤਿਗੁਰੂ ਤੋਂ ਪੂਰਾ ਹੀ ਉੱਤਰ ਜਵਾਬ ਦਿਓ ਤਸੱਲੀ ਬਖਸ਼ ਉੱਤਰ ਦਿਓ ਮੈਨੂੰ ਚੌਪਈ ਕਰੁਣਾ ਨਿਧ ਇਉਂ ਬਚਨ ਉਚਾਰਾ ਉਹ ਸਿੱਖ ਤੋਂ ਸੁਣ ਕੇ ਜੋ ਕਿਰਪਾ ਦੇ ਘਰ ਹੈ ਸਤਿਗੁਰੂ ਖਜ਼ਾਨਾ ਉਹਨਾਂ ਨੇ ਇਉਂ ਬਚਨ ਕਿਹਾ ਇਸ ਨੂੰ ਜਾਵਹ ਵੱਡੀ ਉਜਾਰ ਮਝਾਰਾ ਕਹਿੰਦੇ ਵੀ ਤੜਕੇ ਉੱਠ ਕੇ ਨਾ ਜਿੱਧਰ ਵੱਡੀ ਤਕੜੀ ਜੀ ਉਜਾੜ ਪਈ ਉਧਰ ਨੂੰ ਤੂੰ ਚਲਾ ਜਾਏ ਤਹਾ ਧਰੋਵਰ ਏਕ ਸੁਹਾਏ ਨਿਸ਼ਾਨੀ ਜੀ ਦਿੱਤੀ ਹੈ ਵੀ ਉਜਾੜ ਦੇ ਵਿੱਚ ਇੱਕੋ ਇੱਕ ਬਿਰਸ਼ ਹੈ ਕਹਿੰਦੇ ਸੌਂਦਾ ਹੈ ਬਾਕੀ ਆਸੇ ਪਾਸੇ ਉਜਾੜ ਹੈ ਉਹ ਬਿਰਸ਼ ਜਿੱਥੇ ਖੜਾ ਸੌਂਦਾ ਹੈ ਨਾ ਵਾਹਿਗੁਰੂ ਕਹਿ ਬੈਠਾ ਹੋ ਜਾਏ ਉਸ ਦਰਖਤ ਦੇ ਹੇਠ ਤੂੰ ਕਹਿੰਦੇ ਘਰੋਂ ਚੱਲਦਾ ਹੋਇਆ ਵਾਹਿਗੁਰੂ ਵਾਹਿਗੁਰੂ ਕਹਿੰਦਾ ਜਾ ਬੈਠੀ ਤੇਹ ਤੇ ਨਿਸ਼ਾ ਹੋਏ ਹੈ ਤੇਰੀ ਗੁਰਸਿੱਖਾ ਉਸ ਦਰਖਤ ਕਰ ਜਦੋਂ ਤੂੰ ਵਾਹਿਗੁਰੂ ਵਾਹਿਗੁਰੂ ਕਹਿੰਦਾ ਬੈਠ ਜਾਏਗਾ ਉੱਥੋਂ ਤੇਰੀ ਪੂਰੀ ਪੂਰੀ ਤਸੱਲੀ ਹੋ ਜਾਊ ਉੱਥੋਂ ਤੈਨੂੰ ਪਤਾ ਚੱਲ ਜੂ ਵੀ ਸਾਧੂ ਦੇ ਨਾਲ ਮਿਲਾਪ ਕਰਨ ਦਾ ਕੀ ਲਾਭ ਹੁੰਦਾ ਸੁਣ ਕੇ ਗਯੋ ਉਜਾਰ ਸੁਹੇਰੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਤੜਕੇ ਉੱਠ ਕੇ ਨਹਾ ਧੋ ਕੇ ਜਿੱਧਰ ਬੜੀ ਤਕੜੀ ਉਜਾੜ ਆ ਉਧਰ ਨੂੰ ਚਲਿਆ ਗਿਆ ਹੈ ਪਾਇਓ ਬਿਰਖ ਬਤਾਇਓ ਜਿਹਵਾ ਇਸ ਤਰ੍ਹਾਂ ਮਹਾਰਾਜ ਨੇ ਦੱਸਿਆ ਸੀ ਨਾ ਨਿਸ਼ਾਨੀ ਜੀ ਉਹੀ ਉਹ ਜਿਹੜਾ ਦਰਖਤ ਨੇ ਪਾ ਲਿਆ ਲੱਭ ਲਿਆ ਹੈ ਵਾਹਿਗੁਰੂ ਕਹਿ ਬੈਠਿਓ ਤਿਹਵਾ ਮਹਾਰਾਜ ਨੇ ਜਿਵੇਂ ਕਿਹਾ ਸੀ ਉਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਹੋਇਆ ਉਹ ਦਰਖਤ ਦੇ ਹੇਠ ਚੌਂਕੜਾ ਜਿਹਾ ਮਾਰ ਕੇ ਬੈਠ ਗਿਆ ਸਿੱਖ ਤਰ ਪਰ ਦੇਖੇ ਬਾਇਸ ਦੋ ਤਾਨੂੰ ਜਦੋਂ ਝਾਤੀ ਜੀ ਮਾਰੀ ਹੈ ਤੇ ਬਿਰਸ਼ ਉੱਪਰ ਦੋ ਪੰਛੀ ਜੀ ਨੇ ਬੈਠੇ ਦੇਖੇ ਹਨ ਦਰਸ਼ਨ ਕਰ ਇਸ ਕੇ ਇਸ ਭੇ ਬਕ ਸੋ ਕਹਿੰਦੇ ਉਹ ਕਾਂ ਸੀ ਕੌਣੀ ਸੀ ਇਹਦੇ ਦਰਸ਼ਨ ਜੇ ਕਰਕੇ ਉਹ ਕਹਿੰਦੇ ਕਾਂ ਤੇ ਕੌਣੀ ਨਹੀਂ ਬਗਲਾ ਤੇ ਬਗਲੀ ਹੋ ਗਏ ਹਨ ਕੁਬੇਰ ਬੈਠਿਓ ਹਟ ਆਇਓ ਕੁਝ ਸਮਾਂ ਦਰਖਤ ਬੈਠਾ ਰਿਹਾ ਫਿਰ ਇਹ ਵਾਪਸ ਮੁੜ ਆਇਆ ਹੈ ਸ੍ਰੀ ਗੁਰ ਸੋ ਅਸ ਬੈਨ ਲਾਇਓ ਦੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਾਥ ਇਸ ਤਰ੍ਹਾਂ ਦਾ ਬਚਿਸ ਨੇ ਕਿਹਾ ਹੈ ਜਹ ਤੁਮ ਭੇਜਿਓ ਤਾਂ ਸਿਧਾਇਓ ਗੁਰੂ ਨਾਨਕ ਸਾਹਿਬ ਜੀ ਜਿੱਥੇ ਤੁਸੀਂ ਮੈਨੂੰ ਕਿਹਾ ਸੀ ਅੱਜ ਮੈਂ ਸਵੇਰੇ ਉੱਥੇ ਗਿਆ ਸੀ ਕੋਈ ਨਾ ਮਿਲਿਓ ਨਾ ਉੱਤਰ ਪਾਇਓ ਉੱਥੇ ਤਾਂ ਕੋਈ ਦਰਖਤ ਵਿੱਚ ਮੈਂ ਬੈਠਾ ਰਿਹਾ ਕੋਈ ਨੀ ਉੱਥੇ ਆਇਆ ਮੈਂ ਉੱਥੋਂ ਕੋਈ ਨੀ ਜਵਾਬ ਪਾਇਆ ਮੈਨੂੰ ਤਾਂ ਕੁਛ ਨੀ ਉੱਥੋਂ ਪਤਾ ਚੱਲਿਆ ਪ੍ਰਭ ਭਾਖਿਓ ਪ੍ਰਭਾਤ ਬਹੋਰੀ ਗੁਰੂ ਮਹਾਰਾਜ ਨੇ ਕਿਹਾ ਵੀ ਕੱਲ ਨੂੰ ਫੇਰ ਸਵੇਰੇ ਅੰਮ੍ਰਿਤ ਵੇਲੇ ਉੱਤਰ ਲੇ ਹੋ ਜਾਏ ਤੇ ਸਠੌਰੀ ਉਸੇ ਜਗ੍ਹਾ ਤੇ ਜਾ ਕੇ ਵੀ ਤੂੰ ਤਸੱਲੀ ਬਖਸ਼ ਜਵਾਬ ਲੈ ਲਈ ਉੱਤਰ ਮਿਲ ਜਾਊਗਾ ਆਏ ਸਪਾਏ ਗਯੋ ਤੇ ਕਾਲਾ ਭਾਈ ਵਾਲਾ ਜੀ ਕਹਿੰਦੇ ਹੇ ਗੁਰਸਿੱਖੋ ਮਹਾਰਾਜ ਦੀ ਆਗਿਆ ਪਾ ਕੇ ਫਿਰ ਉਹ ਦੂਸਰੇ ਦਿਨ ਸਵੇਰੇ ਚਲਿਆ ਗਿਆ ਸਿੱਖ ਬਕ ਦਰਸ਼ਨ ਕਰ ਪਏ ਮਰਾਲਾ ਉਹ ਜਿਹੜੇ ਇਹਦੇ ਦਰਸ਼ਨ ਕਰਕੇ ਕਾਂ ਤੇ ਕੌਣੀ ਬਗਲੇ ਬਣੇ ਸੀ ਅੱਜ ਦੂਜੇ ਦਿਨ ਇਹਦੇ ਦਰਸ਼ਨ ਕਰਕੇ ਉਹ ਬਗਲਿਆਂ ਤੋਂ ਬਦਤਬਦੀਲ ਹੋ ਕੇ ਹੰਸ ਹੰਸਨੀ ਬਣ ਗਏ ਹਨ ਦੇਖ ਤਹਾਂ ਹਟ ਕਰ ਪੁਨ ਆਵਾ ਹਾਏ ਉਹਨਾਂ ਵੱਲ ਨੀ ਵੇਖੂ ਕੇ ਨਾ ਵੀ ਇਹ ਬਗਲੇ ਤੋਂ ਹੰਸ ਬਣ ਗਿਆ ਦੋਵੇਂ ਬਦਲ ਗਏ ਤੇ ਮੁੜ ਆਇਆ ਵਾਪਸ ਬੈਠ ਸਮੀਪ ਬਿਰਤੰਤ ਸੁਣਾਵਾ ਨਾਨਕ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਸਾਰਾ ਪ੍ਰਸੰਗ ਜਾ ਸੁਣਾਇਆ ਇਸ ਨੇ ਪੂਰਬ ਦਿਨ ਬਾਇਸ ਬਕ ਹੋਏ ਮੇਰਾ ਪਹਿਲੇ ਦਿਨ ਕੱਲ ਜਦੋਂ ਮੈਂ ਗਿਆ ਸੀ ਜਦੋਂ ਦਰਖਤ ਬੈਠਾ ਤਾਂ ਨੂੰ ਚੱਕਿਆ ਕਾਂ ਤੇ ਕੌਣੀ ਬੈਠੇ ਸੀ ਮੇਰੇ ਦੇਖਦਿਆਂ ਦੇਖਦਿਆਂ ਮਹਾਰਾਜ ਬਗਲਾ ਬਗਲੀ ਹੋ ਗਏ ਅੱਜ ਮਰਾਲ ਪਿਖੇ ਮੈਂ ਦੋਏ ਅੱਜ ਮਹਾਰਾਜ ਜਦੋਂ ਮੈਂ ਗਿਆ ਤਾਂ ਨੂੰ ਚੱਕਿਆ ਮੇਰੇ ਦੇਖਦੇ ਦੇਖਦਿਆਂ ਬਗਲਾ ਬਦਲੀ ਬਦਲ ਗਏ ਉਹ ਦੋਵੇਂ ਹੰਸ ਹੰਸਨੀ ਬਣ ਗਏ ਕਿਨ ਉੱਤਰ ਦੇ ਨਿਸ਼ਾ ਨਕੀਨੀ ਉਹ ਮਾਰਾ ਮੈਂ ਸੱਚ ਕਹਿਣਾ ਉੱਥੇ ਕੋਈ ਹੈ ਤਾਂ ਹੈ ਨੀ ਕਿਸੇ ਨੇ ਉੱਤਰ ਦੇ ਕੇ ਮੇਰੀ ਤਸੱਲੀ ਤਾਂ ਕਰੀ ਕਰਵਾਈ ਨਹੀਂ ਸੰਸੇ ਮਹਿ ਮਤ ਮਮ ਮਤ ਰਹਿ ਭੀਨੀ ਮੇਰੀ ਮਹਾਰਾਜ ਜਿਹੜੀ ਬੁੱਧੀ ਹੈ ਨਾ ਸੰਸਿਆ ਵਿੱਚ ਹਮੇਸ਼ਾ ਲੀਨ ਪਈ ਰਹਿੰਦੀ ਹੈ ਭਰੀ ਰਹਿੰਦੀ ਹੈ ਵੇਖੋ ਵੀ ਸਾਧੂ ਸੰਤਾਂ ਨੇ ਆਏ ਆ ਪੂਰਾ ਪੂਰਾ ਮੈਨੂੰ ਸਾਧੂ ਦੇ ਦਰਸ਼ਨ ਦਾ ਸੇਵਾ ਕਰਨ ਦਾ ਫਲ ਨਹੀਂ ਦੱਸਿਆ ਹੈ ਸੁਣ ਕਰ ਸ੍ਰੀ ਗੁਰ ਗਿਰਾ ਅਲਾਈ ਉਹ ਸਿੱਖ ਤੋਂ ਸੁਣ ਕੇ ਸਤਿਗੁਰੂ ਜੀ ਨੇ ਫੇਰ ਬਚਨ ਕਿਹਾ ਹੁਣ ਇਸ ਵਾਰ ਜਾ ਹੋਤੇ ਥਾਈ ਦੁਬਾਰਾ ਵੀ ਕਹਿੰਦੇ ਵੀ ਕੱਲ ਨੂੰ ਇਸ ਵਾਰ ਕਹਿੰਦੇ ਉੱਥੇ ਹੀ ਤੂੰ ਚਲਾ ਜਾਈ ਉੱਤਰ ਪਾਏ ਜਾਏ ਤਬ ਸੰਸਾਰ ਕਹਿੰਦੇ ਅੱਜ ਵੀ ਉੱਥੋਂ ਤੂੰ ਜਵਾਬ ਪਾ ਲਏਗਾ ਤੇਰਾ ਸਾਰਾ ਪ੍ਰਸਿੱਧ ਜਿਹੜਾ ਸੰਸਾਰ ਚਲਾ ਜਾਏਗਾ। ਜਹਾਂ ਬਿਰਾਜਤ ਹੈ ਸੇ ਹੰਸਾ, ਜਿੱਥੇ ਤੂੰ ਆ ਦੱਸਿਆ ਨਾ ਵੀ ਉਹ ਦਰਖਤ ਹੇਠਾਂ ਮੈਨੂੰ ਦੇਖ ਕੇ ਹੰਸ ਬਣ ਗਏ ਸੀ, ਬਗਲਾ ਬਗਲੀ, ਕਹਿੰਦੇ ਉੱਥੇ ਹੀ ਅੱਜ ਕੱਲ ਨੂੰ ਫੇਰ ਜਾਈ ਤੀਜੇ ਦਿਨ ਵੀ। ਗਮਨਿਓ ਉੱਠ ਪ੍ਰਭਾਤ ਬਹੋਰੀ, ਹਾਂ ਗੁਰਸਿੱਖ ਜਿਹੜਾ ਉੱਠ ਕੇ ਸਵੇਰੇ ਫਿਰ ਉੱਧਰ ਨੂੰ ਚਲਾ ਗਿਆ। ਹੰਸਨ ਦੇਖਿਓ ਜਬ ਇਸ ਓਰੀ, ਉਹ ਹੰਸਾ ਨੇ ਕਹਿੰਦੇ ਸਿੱਖ ਨੂੰ ਆਇਆ ਦੇ ਵੱਲੋਂ ਝੱਕ ਕੇ ਹਨੇਰੇ ਦਰਸ਼ਨ ਕੀਤੇ ਹਨ। ਸੋ ਮਾਨੁਖ ਤਨ ਉਤੂਰਨ ਹੋਏ, ਕਹਿੰਦੇ ਉਹ ਚੱਟ ਹੀ ਬਦਰ ਕਹਿੰਦੇ ਮਨੁੱਖਾ ਸ਼ਰੀਰ ਵਿੱਚ ਦੋਵੇਂ ਹੋ ਗਏ। ਬੈਠੇ ਤਰਵਰ ਕੇ ਤਰ ਦੋਏ, ਦੋਵੇਂ ਕਹਿੰਦੇ ਉਹ ਦਰਖਤ ਤੋਂ ਕਹਿੰਦੇ ਹੇਠਾਂ ਉਤਰ ਕੇ ਆ ਕੇ ਬੈਠ ਗਏ ਮਨੁੱਖ ਰੂਪ ਦੇ ਵਿੱਚ। ਜਾਏ ਨਿਕਟ ਕਹਿ ਪੈਰੀ ਪਾਨਾ, ਇਹ ਗੁਰੂ ਘਰ ਸਿੱਖ ਸੀ ਉਸ ਸਮੇਂ ਇਸ ਤਰ੍ਹਾਂ ਦਾ ਹੀ ਉਹ ਬੋਲਾ ਸੀ ਵੀ ਪੈਰੀ ਪੈਨੇ ਆ ਜੀ, ਪੈਰੀ ਪੈਣਾ, ਪੈਰੀ ਪੈਣਾ, ਪੈਰੀ ਪੈਨੇ ਹਾਂ। ਤਾਂ ਗੁਰੂ ਕਲਗੀਧਰ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਫਿਰ ਬੋਲਾ ਤਬਦੀਲ ਕਰ ਦਿੱਤਾ ਵੀ ਪੈਰੀ ਪੈਣਾ ਨਹੀਂ ਕਹਿਣਾ ਹੈ, ਸਗੋਂ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਉਹ ਜਿਵੇਂ ਸੀ ਸਿੱਖੀ ਦੀ ਮਰਜ਼ਾਦਾ, ਉਹ ਸੰਸਾਰ ਸਿੱਖ ਨੇ ਕਿਹਾ ਵੀ ਮਹਾਰਾਜ ਤੁਹਾਡੇ ਚਰਨੀ ਪੈਨੇ ਆ, ਪੈਰੀ ਪੈਨੇ ਆ। ਬੈਠਿਓ ਤੇ ਸੋ ਬਚਨ ਬਖਾਨਾ, ਤੇ ਉਹਨਾਂ ਦੇ ਕੋਲ ਜੇ ਹੋ ਕੇ ਬੈਠ ਗਿਆ ਤੇ ਬਚਨ ਕਿਹਾ ਉਹਨਾਂ ਦੋਹਾਂ ਨੂੰ। ਸਾਧ ਮਿਲੇ ਕੋ ਫਲ ਕਿਆ ਹੋਈ, ਮੈਨੂੰ ਗੁਰੂ ਨਾਨਕ ਸਾਹਿਬ ਜੀ ਨੇ ਭੇਜਿਆ ਵੀ ਸਾਧੂ ਦੇ ਨਾਲ ਮਿਲਣ ਦਾ, ਦਰਸ਼ਨ ਕਰਨ ਦਾ, ਸੇਵਾ ਪਾਲਣ ਕਰਨ ਦਾ ਫਲ ਕੀ ਹੁੰਦਾ, ਲਾਭ ਕੀ ਹੁੰਦਾ। ਮੋਹ ਬਤਾਏ ਦੀਜੀਐ ਸੋਈ, ਹਾਂ ਮਹਾਰਾਜ ਨੇ ਕਿਹਾ ਮੈਨੂੰ ਵੀ ਤੁਸੀਂ ਅੱਜ ਦੱਸ ਦੇਵੋ। ਸੁਣ ਤੋ ਸਰੋਣ ਤਿੰਨ ਬਚਨ ਉਚਾਰੇ, ਉਹਨਾਂ ਨੇ ਕੰਨਾਂ ਵਿੱਚ ਸਿੱਖ ਦਾ ਬਚਨ ਸੁਣ ਕੇ ਓਮ ਮੁਖੋਂ ਕਿਹਾ ਅਬ ਲੋ ਮਨ ਨਹਿ ਨਿਸ਼ਾ ਤੁਮਾਰੇ, ਜੋ ਗੁਰਸਿੱਖਾ ਅਜੇ ਵੀ ਤੇਰੇ ਮਨ ਦੇ ਵਿੱਚ ਤਸੱਲੀ ਨਹੀਂ ਹੋਈ ਹੈ। ਪੂਰਬ ਬਾਇਸ ਦੇਹ ਹਮਾਰਾ, ਜਦੋਂ ਪਹਿਲੇ ਦਿਨ ਤੂੰ ਆਇਆ ਸੀ ਨਾ ਸਾਡਾ ਸਰੀਰ ਕਹਿੰਦੇ ਕਾਂ ਕੌਣੀ ਦਾ ਸੀ, ਅਸੀਂ ਪੰਛੀ ਸੀ। ਵਕ ਹੋਏ ਤਬ ਦਰਸ ਨਿਹਾਰਾ, ਗੁਰੂ ਨਾਨਕ ਦੇ ਦਰਸ਼ਨ ਕਰਕੇ ਆਇਆ, ਅਸੀਂ ਤੇਰੇ ਦਰਸ਼ਨ ਕਰਕੇ ਸਾਨੂੰ ਇਹ ਫਲ ਮਿਲ ਗਿਆ, ਅਸੀਂ ਬਗਲੇ ਤੋਂ ਬਗਲੀ ਬਣ ਕੇ ਕਾਂ ਸਰੀਰ ਬਦਲ ਗਿਆ, ਦੂਜਿਆਂ ਹੋ ਗਈ ਤਬਦੀਲੀ। ਤੁਮ ਕਰੁਣਾ ਪੁੰਨ ਭਏ ਮਰਾਲਾ, ਉਹ ਤੇਰੀ ਕਿਰਪਾ ਕਰਕੇ ਦੂਜੇ ਦਿਨ ਮਹਾਰਾਜ ਦੇ ਦਰਸ਼ਨ ਕਰਕੇ ਤੂੰ ਆਇਆ, ਤੇਰੇ ਦਰਸ਼ਨ ਕਰਨ ਕਰਕੇ ਅਸੀਂ ਹੰਸ ਬਣ ਗਏ। ਦੇ ਦਰਸ ਤੁਮ ਕਰੇ ਨਿਹਾਲਾ, ਸਿੱਖਾ ਤੂੰ ਮਹਾਰਾਜ ਦੇ ਦਰਸ਼ਨ ਕਰਕੇ ਆਇਆ, ਤੂੰ ਸਾਨੂੰ ਦਰਸ਼ਨ ਦੇ ਕੇ ਨਿਹਾਲ ਕਰਤਾ ਸਾਡੇ ਦੁੱਖ ਤੋੜ ਦੇ। ਪੁਨ ਆਇਓ ਹੋਏ ਨਰ ਨਾਰੀ, ਅੱਜ ਹੁਣ ਤੀਜੀ ਵਾਰ ਤੂੰ ਆ ਗਿਆ ਮਹਾਰਾਜ ਦੇ ਦਰਸ਼ਨ ਕਰਕੇ, ਵੇਖ ਲਾ ਤੇਰੇ ਦਰਸ਼ਨ ਕਰਕੇ ਅਸੀਂ ਆ ਇਸਤਰੀ ਪੁਰਸ਼ ਬਣ ਗਏ, ਮਨੁੱਖ ਦੇ ਬਣ ਗਈ ਸਾਡੀ। ਸਾਧ ਮਿਲੇ ਫਲ ਲੇ ਹੋ ਵਿਚਾਰੀ, ਇਹਦੇ ਸਾਧੂਆਂ ਦੇ ਮਿਲਾਪ ਕਰਨ ਦਾ ਫਲ ਤੂੰ ਵੀ ਸਿੱਖਾ, ਸੋਚ ਵਿਚਾਰ ਲਾ ਵੀ ਉਹ ਮਹਾਰਾਜ ਦੇ ਦਰਸ਼ਨ ਤੋਂ ਕਰਨਾ ਤੇ ਤੇਰੇ ਦਰਸ਼ਨ ਕਰਕੇ ਸਾਨੂੰ ਲਾਭ ਹੋ ਗਿਆ ਅੱਗੇ ਤੋਂ ਅੱਗੇ। ਧੰਨ ਧੰਨ ਹੈ ਸਤਿਗੁਰ ਤੇਰੇ, ਤੇਰੇ ਜਿਹੜੇ ਗੁਰੂ ਨਾਨਕ ਸਾਹਿਬ ਸਤਿਗੁਰੂ ਬਈ ਉਹ ਧੰਨ ਹੈ, ਧੰਨ ਹੈ। ਹੋਏ ਪਤਤ ਪਾਵਨ ਜਿਨ ਹੇਰੇ, ਇਹਨਾਂ ਦੇ ਕਹਿੰਦੇ ਦਰਸ਼ਨ ਕੀਤੀਆਂ, ਵੱਡੇ ਵੱਡੇ ਜਿਹੜੇ ਪਾਪੀ ਲੋਕ ਪਵਿੱਤਰ ਹੋ ਜਾਂਦੇ, ਅਸੀਂ ਅੱਗੇ ਪਵਿੱਤਰ ਹੋ ਗਏ ਤੇਰੇ ਰਾਹੀਂ। ਤਿੰਨਕੋ ਦਰਸ਼ਨ ਹਮ ਹੈ ਕਰਾਵੋ, ਗੁਰੂ ਕੇ ਸਿੱਖਾ ਉਸ ਗੁਰੂ ਨਾਨਕ ਸਾਹਿਬ ਦੇ ਅੱਜ ਦਰਸ਼ਨ ਸਾਨੂੰ ਵੀ ਤੂੰ ਕਰਵਾ। ਮਹਾ ਮੋਹ ਕੋ ਭਰਮ ਮਿਟਾਵੋ, ਜਿਸ ਕਰਕੇ ਜਿਹੜਾ ਮਹਾਨ ਮੋਹ ਹੈ ਤੇ ਭਰਮ ਭਲੇਖ ਹੈ ਮਹਾਰਾਜ ਦੇ ਦਰਸ਼ਨ ਕਰਕੇ ਉਹ ਵੀ ਮਿਟਾ ਲਈਏ, ਅਸੀਂ ਬ੍ਰਹਮ ਗਿਆਨੀ ਬਣ ਜਾਈਏ। ਦੋਹਰਾ ਹਰਖਤ ਹੋਇਆ ਤਿੰਨ ਸੰਗ ਲੈ, ਗੁਰੂ ਕਾ ਸਿੱਖ ਖੁਸ਼ ਹੋ ਕੇ ਉਹ ਦੋਹਾਂ ਨੂੰ ਨਾਲ ਲੈ ਕੇ ਚੱਲ ਪਿਆ। ਚੱਲ ਆਇਓ ਗੁਰ ਪਾਸ, ਜਿੱਥੇ ਗੁਰੂ ਨਾਨਕ ਸਾਹਿਬ ਘਰ ਵਿੱਚ ਬੈਠੇ ਉੱਥੇ ਹਜ਼ੂਰੀ ਵਿੱਚ ਹੀ ਆ ਪਹੁੰਚਾ ਹੈ। ਕੋਈ ਅਧੀਨ ਬੰਧਨ ਕਰੇ, ਬਹੁਤ ਹੀ ਨਿਮਰਤਾ ਸਹਿਤ ਹੋ ਕੇ ਮਹਾਰਾਜ ਨੂੰ ਨਮਸਕਾਰ ਕੀਤੀ ਹੈ ਸਿੱਖ ਨੇ। ਕੱਟੀ ਮੋਹ ਕੀ ਫਾਸ, ਮਹਾਰਾਜ ਨੇ ਸਿੱਖ ਦੀ ਮੋਹ ਦੀ ਜਿਹੜੀ ਫਾਹੀ ਉਹ ਕੱਟ ਦਿੱਤੀ ਹੈ। ਚੌਪਈ ਸ੍ਰੀ ਗੁਰ ਭਨਿਓ ਨਿਸ਼ਾ ਤਬ ਹੋਈ, ਮਹਾਰਾਜ ਸਿੱਖ ਸੱਖਣੋਂ ਕਹਿਣ ਲੱਗੇ ਵੀ ਤੇਰੀ ਤਸੱਲੀ ਪੂਰੀ ਪੂਰੀ ਹੋ ਗਈ ਕਿ ਅਜੇ ਵੀ ਰੜਕ ਰੁੜਕ ਹੈਗੀ ਤੀਨ ਬਿਨੈ ਬੰਦੇ ਕਰ ਦੋਈ। ਸਿੱਖ ਨੇ ਦੋਵੇਂ ਹੱਥ ਜੋੜੇ ਤੇ ਉਹ ਬੇਨਤੀ ਰੂਪ ਦੇ ਵਿੱਚ ਬਚਨ ਕਿਹਾ, ਕਰਤਾ ਪੁਰਖ ਮਿਲੈ ਜਬ ਆਏ। ਤਸੱਲੀ ਕਿਉਂ ਨਾ ਹੋਵੇ ਜਦੋਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਗੁਰੂ ਨਾਨਕ ਰੂਪ ਦੇ ਵਿੱਚ ਆ ਕੇ ਮਿਲ ਜਾ ਰਹੇ। ਕਿਉਂ ਨਾ ਨਿਸ਼ਾ ਹੋਵੇ ਮਨ ਭਾਏ। ਫਿਰ ਮਨ ਭਾਉਂਦੀ ਮਾਰਾ ਤਸੱਲੀ ਕਿਉਂ ਨਹੀਂ ਹੋ ਗਿਆ, ਤਾਂ ਪੂਰੀ ਫੁੱਲ ਤਸੱਲੀ ਹੋ ਗਈ ਹੈ। ਸੁਣ ਕੇ ਪ੍ਰਭ ਕਿਰਪਾਲ ਤੇ ਕਾਲਾ। ਜੋਲੂ ਕਿਰਪਾਲੂ ਸਤਿਗੁਰੂ ਨੇ ਉਹ ਸਿੱਖ ਤੋਂ ਸੁਣ ਕੇ ਐਸੇ ਬਚਨ ਬੁੱਲ ਬਚਨ ਪ੍ਰਸੀਦ ਵਿਸਾਲਾ। ਉਹਤੇ ਪ੍ਰਸੰਨ ਹੋ ਕੇ ਮਹਾਰਾਜ ਸਿੱਖ ਨੂੰ ਬਚਨ ਬੋਲੇ ਹਨ, ਜਨਮ ਮਰਨ ਕੇ ਬੰਧਨ ਤੇਰੇ। ਗੁਰਸਿੱਖਾ ਤੂੰ ਸਾਧੂਆਂ ਸੰਤਾਂ ਦੀ ਸੇਵਾ ਕਰਦਾ ਰਿਹਾ, ਤੇਰੇ ਜਨਮ ਮਰਨ ਦੇ ਜਿਹੜੇ ਮੋਹ ਮਮਤਾ ਦੇ ਬੰਧਨ ਹਨ, ਸੰਤ ਸੇਵ ਨਾਸ਼ੇ ਇੱਕ ਬੇਰੇ। ਸੰਤਾਂ ਦੀ ਸੇਵਾ ਦੇ ਕਰਨ ਕਰਕੇ ਇੱਕੋ ਵਾਰੀ ਨਾਸ ਹੋ ਗਏ, ਹੁਣ ਤੂੰ ਜਮਾਂ ਦੇ ਜਾਲ ਵਿੱਚ ਵੀ ਮਮਤਾ ਮੋਹ ਬੰਧਨਾਂ ਵਿੱਚ ਫਸ ਕੇ ਔਖਾ ਨਹੀਂ ਹੋਵੇਗਾ। ਪਰਾ ਲਬਦ ਸੋ ਭੋਗਨ ਭੋਗ। ਜਿਹੜੀ ਕੋਈ ਬਾਕੀ ਤੇਰੀ ਕਿਸਮਤ ਜੀ ਹੈ ਪਹਿਲੀ ਲਿਖੀ ਹੈ ਸਾਰਾ ਪ੍ਰਰਵਦ, ਉਹ ਕਹਿੰਦੇ ਭੋਗ ਕੇ ਬਹਰੋ ਪ੍ਰਾਪਤ ਹੋਏ ਹਰ ਲੋਕ। ਮਰਨ ਤੋਂ ਬਾਅਦ ਬਸ ਫਿਰ ਤਾਂ ਤੈਨੂੰ ਵਾਹਿਗੁਰੂ ਦਾ ਜਿਹੜਾ ਲੋਕ ਪ੍ਰਾਪਤ ਹੋ ਜਾਣਾ, ਸੱਚਖੰਡ ਤੈਨੇ ਚਲੇ ਜਾਣਾ ਹੈ। ਅਸ ਬਾਰ ਦੇ ਕਰ ਕੀਨ ਪਿਆਨਾ। ਇਸ ਤਰ੍ਹਾਂ ਗੁਰਸਿੱਖ ਨੂੰ ਮਹਾਰਾਜ ਨੇ ਬਰ ਦੇ ਕੇ ਉੱਥੋਂ ਚਾਲਾ ਮਾਰ ਦਿੱਤਾ ਹੈ। ਕਲਖ ਮਿਟ ਹੈ ਜਿਹ ਕਰਤ ਧਿਆਨਾ। ਭਾਈ ਬਾਲਾ ਜੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਦਾ ਧਿਆਨ ਕੀਤਿਆਂ ਹੋਇਆ ਸਾਰੇ ਵੱਡੇ ਵੱਡੇ ਬੱਜਰ ਪਾਪ ਮਿਟ ਜਾਂਦੇ, ਉਹਨਾਂ ਨੇ ਸਿੱਖ ਨੂੰ ਬਖਸ਼ਾ ਕਰਕੇ ਅੱਗੇ ਚੱਲਣਾ ਕੀਤਾ ਹੈ। ਸ੍ਰੀ ਕਰਤਾਰਪੁਰੇ ਪੁੰਨ ਆਏ। ਇਸ ਤੋਂ ਅੱਗੇ ਨਹੀਂ ਗਏ ਹਨ, ਇਹ ਸਿੱਖ ਨੂੰ ਨਿਹਾਲ ਕਰਕੇ ਮਹਾਰਾਜ ਵਾਪਸ ਸ੍ਰੀ ਕਰਤਾਰਪੁਰ ਸਾਹਿਬ ਆ ਪਹੁੰਚੇ। ਮਿਲ ਕੇ ਸਭ ਸੇਵਕ ਹਰ ਖਾਏ। ਨੇ ਗੁਰੂ ਕੇ ਸਿੱਖ ਸੇਵ ਸਤਿਗੁਰਾਂ ਨੂੰ ਮਿਲ ਜੁੜ ਕੇ ਬਹੁਤ ਪ੍ਰਸੰਨ ਹੋਏ। ਰਹੇ ਤਹਾਂ ਪੁੰਨ ਗਮਨੇ ਨਾਹੀ। ਫਿਰ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਹੀ ਟਿਕੇ ਰਹੇ, ਹੋਰ ਕਿਤੇ ਆਸੇ ਪਾਸੇ ਨਹੀਂ ਮੁੜ ਕੇ ਗਏ। ਕਰ ਹੈ ਦਰਸ਼ਨਾਰ ਕਲਖ ਨਸਾਹੀ। ਇਹਨੇ ਮਾਈ ਭਾਈ ਇੱਥੇ ਹੀ ਆ ਕੇ ਦਰਸ਼ਨ ਕਰਦੇ ਹੈ ਤੇ ਆਪਣੇ ਪਾਪਾਂ ਨੂੰ ਨਾਸ ਕਰ ਲੈਂਦੇ ਦਰਸ਼ਨ ਕਰਕੇ। ਦੋਹਰਾ ਨਮਹ ਨਮਹ ਪੁੰਨ ਪੁੰਨ ਨਮਹ। ਕਵੀ ਸੰਤੋਖ ਸਿੰਘ ਜੀ ਅਗਲਾ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਸਤਿਗੁਰੂ ਦੇ ਜਿਹੜੇ ਬਾਣੀ ਰੂਪ ਬਚਨ ਹੈ ਉਹਨਾਂ ਦੀ ਮਹਿਮਾ ਦਾ ਮੰਗਲ ਕਰ ਰਹੇ ਹੈ। ਨਮਸਕਾਰ ਹੈ ਨਮਸਕਾਰ ਹੈ ਪੁਨਾ ਪੁਨਾ ਫਿਰ ਨਮਸਕਾਰ ਹੈ। ਸਤਿਗੁਰ ਬਚਨ ਅਨੂਪ। ਗੁਰੂ ਨਾਨਕ ਸਾਹਿਬ ਦੇ ਅਨੂਪਮ ਬਾਣੀ ਰੂਪ ਬਚਨ ਹਨ। ਜਿਨਕੇ ਸੁਣ ਤਿਉ ਤਜ ਕਸ਼ਟ। ਗੁਰੂ ਨਾਨਕ ਸਾਹਿਬ ਦੇ ਅਨੂਪਮ ਜਿਹੜੇ ਬਚਨ ਬਾਣੀ ਰੂਪ ਹੈ, ਜਿਨ੍ਹਾਂ ਦੇ ਸੁਣਦਿਆਂ ਹੋਇਆ ਜਿਹੜੇ ਦੁੱਖ ਸੁੱਖ ਕਸ਼ਟ ਹੈ ਉਹ ਇਹ ਜੀਵ ਨੂੰ ਛੱਡ ਜਾਂਦੇ ਹੈ। ਜਾਣੈ ਸਹਿਜ ਸਰੂਪ। ਇਹ ਸਤਿਗੁਰੂ ਦੇ ਬਚਨਾਂ ਦੀ ਕਹਿੰਦੇ ਕਲਾ ਵਰਤਦੀ ਹੈ ਸਿੱਖ, ਜਿਹੜਾ ਸਹਿਜ ਸਰੂਪ ਨੂੰ ਉਹ ਜਿਹੜਾ ਦੁੱਖ ਸੁੱਖ ਤੋਂ ਰਹਿ ਸਰੂਪ ਹੈ, ਗਿਆਨ ਸਰੂਪ ਉਹਨੂੰ ਜਾਣ ਲੈਂਦਾ ਹੈ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸੁਨ ਕਥਾ ਅਗਾਰੀ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਦੀ ਅਗਲੀ ਕਥਾ ਵੀ ਸੁਣ ਲਓ। ਜੋ ਸਭ ਸਰੋਤਨ ਕੋ ਸੁਖਕਾਰੀ। ਜੋ ਗੁਰੂ ਨਾਨਕ ਸਾਹਿਬ ਦੀ ਕਥਾ ਹੈ ਸੁਣ ਵਾਲੇ ਸਰੋਤਾਂ ਨੂੰ ਬੜੀ ਸੁਖ ਬਖਸ਼ਣ ਵਾਲੀ ਹੈ। ਪੁਰ ਕਰਤਾਰ ਤਬ ਆਏ। ਉਹ ਸਿੱਖ ਦੀ ਤਸੱਲੀ ਕਰਤਾਰ ਕਰਕੇ ਮਹਾਰਾਜ ਕਰਤਾਰਪੁਰ ਸਾਹਿਬ ਕੇ ਤਦੋਂ ਆ ਪਹੁੰਚੇ। ਬਹੁਰੋ ਨ ਕਿਤ ਦਿਸ਼ ਵਹਿਰ ਸਿਧਾਏ। ਉਦੋਂ ਬਾਅਦ ਫੇਰ ਕਿਸੇ ਤਰਫ ਨਹੀਂ ਮਹਾਰਾਜ ਗਏ, ਬਸ ਇੱਥੇ ਹੀ ਟਿਕੇ ਰਹੇ। ਸਵਾ ਜਾਮ ਨਿਸ ਰਹੇ ਸਦਾਏ। ਇਹ ਗੁਰੂ ਮਹਾਰਾਜ ਦਾ ਹਮੇਸ਼ਾ ਦਾ ਨਿਯਮ ਹੈ, ਜਦੋਂ ਸਵਾ ਪੈਰ ਰਾਤ ਰਹਿ ਜਾਂਦੀ ਹੈ ਜਾਗੇ ਬਹੁਰ ਵਹਿਰ ਕੋ ਜਾਏ। ਆਪ ਕਹਿੰਦੇ ਜਾਗ ਪੈਂਦੇ ਆ ਤੇ ਬਾਹਰ ਬਾਹਰ ਇਕਾਂਤ ਜਗ੍ਹਾ ਵਿੱਚ ਚਲੇ ਜਾਂਦੇ ਆ। ਰਾਵਤੀ ਵਿਖੇ ਇਸ਼ਨਾਨਾ, ਜਿਹੜੀ ਰਾਵੀ ਨਦੀ ਹੈ ਉਹਦੇ ਵਿੱਚ ਮਹਾਰਾ ਪ੍ਰਵੇਸ਼ ਹੋ ਕੇ ਇਸ਼ਨਾਨ ਕਰ ਲੈਂਦੇ। ਘਰ ਬੈਠੇ ਤੱਟ ਲਾਏ ਧਿਆਨ, ਉੱਥੇ ਚੌਂਕੜਾ ਮਾਰ ਕੇ ਕਿਨਾਰੇ ਤੇ ਬੈਠ ਜਾਂਦੇ, ਅੱਖਾਂ ਬੰਦ ਕਰਕੇ ਧਿਆਨ ਲਾ ਲੈਂਦੇ। ਚਤੁਰ ਘਟੀ ਨਿਸਤੇ ਪੁੰਨ ਆਈ, ਜਦੋਂ ਧਿਆਨ ਵਿੱਚ ਬੈਠਿਆਂ ਬੈਠਿਆਂ ਚਾਰ ਘੜੀਆਂ ਰਾਤ ਰਹਿ ਜਾਂਦੀ ਹੈ, ਫਿਰ ਉੱਥੋਂ ਮਹਾਰਾਜ ਉੱਠ ਕੇ ਆ ਜਾਂਦੇ ਹਨ। ਬੈਠਾ ਧਰਮ ਸਾਲ ਸੁਖਦਾਈ, ਜਿਹੜੀ ਸੁਖ ਦੇਣ ਵਾਲੀ ਧਰਮ ਦੀ ਜਗ੍ਹਾ ਹੈ, ਜਿੱਥੇ ਕਥਾ ਕੀਰਤਨ ਹੋ ਰਿਹਾ ਉੱਥੇ ਆ ਬੈਠਦੇ ਮਹਾਰਾਜ ਸੰਗਤ ਵਿੱਚ। ਹੋਤ ਕੀਰਤਨ ਸ੍ਰੀ ਸਤਨਾਮ, ਵਾਹਿਗੁਰੂ ਦਾ ਕੀਰਤਨ ਹੁੰਦਾ, ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ। ਸੁਣਤ ਪ੍ਰੇਮ ਉਪਜੈ ਅਬਿਰਾਮ, ਜਿਸ ਕੀਰਤਨ ਨੂੰ ਗੁਰਮੰਤਰ ਨੂੰ ਸੁਣਦਿਆਂ ਹੋਇਆ ਹਿਰਦੇ ਵਿੱਚ ਪ੍ਰੇਮ ਪਿਆਰ ਸੋਹਣਾ ਪੈਦਾ ਹੁੰਦਾ। ਸੈਦੋ ਘਿਓ ਇੱਕ ਸੰਗਤ ਮਾਹੀ, ਇੱਕ ਸੈਦੋ ਘਿਓ ਨਾਂ ਦਾ ਸਿੱਖ ਸੀ, ਸੰਗਤ ਵਿੱਚ ਹੀ ਰਹਿੰਦਾ ਸੀ। ਦ੍ਰਿੜ ਸ਼ਰਧਾ ਜਿਹ ਕੇ ਉਰ ਨਾਹੀ, ਇਸ ਦੇ ਹਿਰਦੇ ਵਿੱਚ ਬਹੁਤ ਹੀ ਪੱਕੀ ਸ਼ਰਧਾ ਤਾਂ ਹੈ ਨਹੀਂ ਸੀ, ਉਂਝ ਉਪਰੋਂ ਉਪਰੋਂ ਜਾਂ ਸ਼ਰਧਾਲੂ ਜ਼ਰੂਰ ਦਿਸਦਾ ਹੈ ਸੀ। ਕਈ ਵਾਰੀ ਬਾਹਰ ਦੇਖਣੀ ਵੇਖਣੀ ਲੜਾ ਸ਼ਰਧਾ ਹੁੰਦਾ, ਉਹ ਹੱਥ ਸ੍ਰੀ ਜਗਤ ਕਾ ਕਸਾਈ ਅੰਦਰੋਂ ਹੁੰਦਾ। ਭਿਖ ਬਿਰਤਾਂਤ ਗੁਰ ਕੋ ਸੋ ਭਰਮਾ, ਹਾਂ ਗੁਰੂ ਮਹਾਰਾਜ ਦਾ ਕਹਿੰਦੇ ਉਹ ਅੰਮ੍ਰਿਤ ਵੇਲੇ ਉੱਠ ਕੇ ਰਾਵੀ ਨਦੀ ਤੇ ਚਲੇ ਜਾਣਾ, ਇਸ਼ਨਾਨ ਕਰਕੇ ਰਾਵੀ ਨਦੀ ਦੇ ਕਿਨਾਰੇ ਤੇ ਚੌਂਕੜਾ ਮਾਰ ਕੇ ਧਿਆਨ ਲਾ ਕੇ ਬੈਠ ਜਾਣਾ, ਇਸ ਤਰ੍ਹਾਂ ਦਾ ਕੁਛ ਦੇ ਕੇ ਜਿਹੜਾ ਸਿੱਧੋ ਘਿਓ ਸੀ ਕਹਿੰਦੇ ਭਰਮ ਗਿਆ ਭਟਕ ਗਿਆ ਹੈ। ਲਖ ਨਹਿ ਸਕੇ ਉਹ ਗੂੜ ਜੋ ਮਰਮਾ, ਜੋ ਗੁਰੂ ਮਹਾਰਾਜ ਦਾ ਗੁੱਜਾ ਭੇਦ ਹੈ ਉਹਨੂੰ ਇਹ ਜਾਣ ਨਹੀਂ ਸਕਿਆ ਹੈ। ਇਸ ਵਿਧ ਜਾਨੀ ਤਿੰਨ ਮਨ ਮਾਹੀ, ਮੂਰਖ ਨੇ ਇਸ ਤਰ੍ਹਾਂ ਮਨ ਵਿੱਚ ਜਾਣ ਲਈ ਸਮਝ ਲਈ ਹੈ। ਨਿਸਮਹਿ ਸ੍ਰੀ ਗੁਰ ਸਰਤਾ ਜਾਹੀ, ਇਹ ਤਰਕੇ ਉੱਠ ਕੇ ਸਵਾ ਪੈਰ ਰਾਤ ਰਹਿੰਦੇ ਆ ਗੁਰੂ ਨਾਨਕ ਸਾਹਿਬ ਰਾਵੀ ਨਦੀ ਤੇ ਚਲੇ ਜਾਂਦੇ, ਤਹਾਂ ਬੈਠ ਜਲਪਤ ਕੋ ਸੇਵਹਿ, ਵਿਆਹ ਲੱਗਦਾ ਉੱਥੇ ਕਹਿੰਦੇ ਇਸ਼ਨਾਨ ਕਰਕੇ ਨਾ ਚੌਂਕਣਾ ਮਾਰ ਕੇ ਜਿਹੜਾ ਵਰਨ ਦੇਵਤਾ ਹੈ ਉਹਦੀ ਸੇਵਾ ਕਰਦੇ, ਉਹਦੀ ਭਗਤੀ ਕਰਦੇ, ਖੁਆਜੇ ਨੂੰ ਪੂਜੇ ਪੂਜੇ ਮਹਾਰਾਜ। ਮਨ ਬਾਛਤ ਜਾਚੈ ਸੋ ਲੇਵੈ, ਖੁਆਜੇ ਤੋਂ ਵਰਨ ਦੇਵ ਤੋਂ ਜੋ ਮਨ ਚਾਹੁੰਦਾ ਉਹ ਮੰਗ ਕੇ ਲੈ ਲੈਂਦੇ ਆ ਗੁਰੂ ਨਾਨਕ ਸਾਹਿਬ। ਕਰੀ ਵਰਨ ਕੀ ਸੇਵਕ ਨੇਰੀ, ਮਹਾਰਾਜ ਨੇ ਵਿਆਹ ਸਵਾ ਪੈਰ ਰਾਤ ਉੱਠ ਕੇ ਇਸ਼ਨਾਨ ਕਰਕੇ ਵਰਨ ਦੇਵ ਤੇਰੀ ਸੇਵਾ ਭਗਤੀ ਬੜੀ ਕੀਤੀ, ਜਾਂਤੇ ਅਜਮਤ ਬਦੀ ਬਧੇਰੀ, ਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਦੇ ਅੰਦਰ ਕਹਿੰਦੇ ਜਿਹੜੀ ਸ਼ਕਤੀ ਤਾਕਤ ਬਹੁਤ ਤੋਂ ਬਹੁਤ ਵੱਧ ਗਈ ਹੈ, ਮਹਾਨ ਸ਼ਕਤੀਆਂ ਦੇ ਮਾਲਕ ਹੀ ਗੁਰੂ ਨਾਨਕ ਹੋ ਗਏ। ਕਲਾ ਵਿਸਾਲ ਤਾਂ ਤੇ ਪਾਈ, ਇਹ ਤਾਂ ਵੀ ਆਈ ਲੱਗਦਾ ਹੈ ਵੀ ਗੁਰੂ ਨਾਨਕ ਸਾਹਿਬ ਨੇ ਉਹ ਖੁਆਜੇ ਤੋਂ ਵਰਨ ਦੇਵ ਤੋਂ ਤੇ ਮਹਾਨ ਸ਼ਕਤੀ ਪ੍ਰਾਪਤ ਕੀਤੀ ਹੈ। ਸਭ ਜਾਕੀ ਲੀਨੀ ਗੁਰ ਆਈ, ਉਸੇ ਦੀ ਸੇਵਾ ਭਗਤੀ ਕਰਕੇ ਕਹਿੰਦੇ ਸਾਰੇ ਸੰਸਾਰੇ ਦੀ ਗੁਰਤਾ ਗਤੀ ਇਹਨਾਂ ਨੇ ਪ੍ਰਾਪਤ ਕਰ ਲਈ ਹੈ, ਪੂਜ ਬਣ ਬੈਠੇ। ਮੈਂ ਅਬ ਸੇਵ ਕਰੋ ਬਹੁਤ ਹੀ, ਸਿੱਧਾ ਕਿਉਂ ਮਨ ਵਿੱਚ ਖਿਆਲ ਕਰਦਾ ਕਹਿੰਦਾ ਵੀ ਮੈਂ ਵੀ ਗੁਰੂ ਨਾਨਕ ਬਾਂ, ਕਹਿੰਦੇ ਹੁਣ ਕਹਿੰਦੇ ਖੁਆਜੇ ਦੀ ਸੇਵਾ ਕਰਾਂ, ਲੜਕੇ ਉੱਠ ਕੇ ਜਾ ਕੇ ਮੈਂ ਵੀ ਉੱਥੇ ਧਿਆਨ ਲਾ ਕੇ ਬੈਠਿਆ ਕਰਾਂ। ਪ੍ਰਾਪਤ ਹੋਏ ਕਲਾ ਮੁਝ ਮਾਹੀ, ਗੁਰੂ ਨਾਨਕ ਸਾਹਿਬ ਵਾਂਗ ਮੈਨੂੰ ਵੀ ਕਹਿੰਦੇ ਉੱਥੋਂ ਤਾਕਤ ਮਿਲ ਜੂ, ਮੈਂ ਵੀ ਕਰਾਮਾਤੀ ਬਣ ਜਾਊਂਗਾ। ਇਸ ਪ੍ਰਕਾਰ ਉਰ ਮੈਂ ਠਹਿਰਾਈ, ਇਸ ਤਰ੍ਹਾਂ ਕਹਿੰਦੇ ਸਿੱਧੋ ਕਹਿੰਦੇ ਮਨ ਦੇ ਵਿੱਚ ਪੱਕੀ ਧਾਰ ਲਈ, ਕੱਲ ਨੂੰ ਸਵੇਰੇ ਉੱਠ ਕੇ ਮਹਾਰਾਜ ਵਾਂਗ ਆਪਾਂ ਵੀ ਉੱਥੇ ਹੀ ਜਾਣਾ ਹੈ। ਬੀਤੀ ਨਿਸ ਜਬ ਪਹਿਰ ਅਢਾਈ, ਜਦੋਂ ਕਹਿੰਦੇ ਢਾਈ ਕੇ ਪਹਿਰ ਰਾਤ ਬੀਤ ਗਈ ਹੈ, ਤਬ ਸੋ ਗਮਨਿਓ ਸਰਤਾ ਤੀਰੰ, ਇਹ ਵੀ ਸਿੱਧੋ ਕਿਉਂ ਵੀ ਕਹਿੰਦੇ ਰਾਵੀ ਨਦੀ ਦੇ ਕਿਨਾਰੇ ਵੱਲ ਨੂੰ ਚਲਾ ਗਿਆ। ਮਿਲਿਓ ਪੰਥ ਇੱਕ ਮਨੁੱਖ ਸਰੀਰ, ਰਸਤੇ ਵਿੱਚ ਜਾਂਦਿਆਂ ਜਾਂਦਿਆਂ ਇੱਕ ਮਨੁੱਖਾ ਸ਼ੀਰ ਵਿੱਚ ਇਹਨੂੰ ਮਿਲਿਆ ਗਿਓ, ਤਿਸਕੇ ਹੱਥ ਵਿਖੇ ਇੱਕ ਮੀਨਾ, ਉਸ ਪੁਰਸ਼ ਦੇ ਹੱਥ ਵਿੱਚ ਕਹਿੰਦੇ ਮੱਛੀ ਜੀ ਫੜੀ ਹੋਈ ਹੈ। ਦੇਖਿਓ ਸੈਦੋ ਭੂਜਨ ਕੀਨਾ, ਉਸ ਪੁਰਸ਼ ਨੂੰ ਇਹ ਸੈਦੋ ਕਿਉਂ ਨੇ ਦੇਖ ਕੇ ਤੇ ਪੁੱਛ ਲੈਣਾ ਕੀਤਾ, ਕੌਣ ਹੈ ਤੂੰ ਕਿਤਕੋ ਜਾਹੀ, ਤੂੰ ਕੌਣ ਹੈ ਤੇ ਕਿੱਧਰ ਨੂੰ ਜਾ ਰਿਹਾ ਹੈ। ਨਿਸਮਹਿ ਤਸਕਰ ਕੈ ਸਿੱਖ ਆਹੀ। ਰਾਤ ਨੂੰ ਤਾਂ ਜਾਂ ਚੋਰ ਫਿਰਦੇ ਹੁੰਦੇ ਆ ਜਾਂ ਗੁਰੂ ਕੇ ਸਿੱਖ ਕਹਿੰਦੇ ਹਨੇਰੇ ਵਿੱਚ ਨਹਾਉਣ ਜਾਂਦੇ ਨਦੀਆਂ ਤੇ, ਰਾਤ ਨੂੰ ਸਿੱਖ ਫਿਰਦੇ ਹੁੰਦੇ ਜਾਂ ਚੋਰ ਫਿਰਦੇ। ਦੱਸ ਤੂੰ ਸਿੱਖ ਆ ਕਿ ਚੋਰ ਹੈ? ਸੁਣ ਕੇ ਉੱਤਰ ਦੀਨੋ ਤਾਹੀ। ਸੁਣ ਕੇ ਉਹਨੇ ਅੱਗਿਓਂ ਉੱਤਰ ਦੇ ਦਿੱਤਾ ਹੈ, ਮੁਝਕੋ ਤਸਕਰ ਲਖੀਏ ਨਾਹੀ। ਸਦਾ ਕਹੋ ਮੈਨੂੰ ਕੋਈ ਚੋਰ ਚੂਰ ਨਾ ਜਾਣ। ਸਗਰੀ ਸਰਤਾ ਕੋ ਪਤ ਜਾਣਾ। ਜੇ ਸਹੀ ਪੁੱਛਦਾ, ਜਿਹੜੀ 999 ਨਦੀ ਹੈ ਸਾਰਿਆਂ ਦਾ ਮੈਂ ਮਾਲਕ ਹੈ, ਵਰਨ ਦੇਵਤਾ। ਨਾਮ ਵਰਨ ਮੇਰੋ ਪਹਿਚਾਨਾ। ਜਿਹੜਾ ਨਾਮ ਹੈ ਤੂੰ ਜਾਣ ਲੈ, ਵਰਨ ਦੇਵਤਾ ਕਹਿੰਦੇ ਕੋਈ ਮੈਨੂੰ ਮੁਸਲਮਾਨਾ ਖੁਆਰਾ ਵੀ ਕਹਿ ਦਿੰਦੇ। ਸ੍ਰੀ ਗੁਰ ਕੋ ਹਾਂ ਪੂਜਨ ਜਾਵੋ। ਇਹ ਸੱਚੀ ਗੱਲ ਹੈ ਵੀ ਮੈਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਇਸ ਸਮੇਂ ਪੂਜਾ ਕਰਨ ਜਾਂਦਾ, ਉਹਨਾਂ ਨੂੰ ਮੱਥਾ ਟੇਕਣ ਜਾਂਦਾ। ਦਰਸ਼ਨ ਨਿਤ ਪ੍ਰਤ ਕਰ ਆਵੋ। ਇਸ ਤਰ੍ਹਾਂ ਉਹ ਮਹਾਰਾਜ ਉੱਥੇ ਬੈਠਦੇ ਰਾਵੀ ਦੇ ਉੱਤੇ, ਤੇ ਮੈਂ ਵੀ ਉਹਨਾਂ ਦੇ ਹਮੇਸ਼ਾ ਦਰਸ਼ਨ ਕਰੇ ਆਉਣਾ, ਨਾਲੇ ਮੱਥਾ ਟੇਕ ਆਉਣਾ ਹਾਂ। ਸੁਣ ਕੇ ਸੈਦੋ ਗਿਰਾ ਉਚਾਰੀ। ਉਸ ਵਰਨ ਦੇ ਉੱਤੇ ਤੋਂ ਸੁਣ ਕੇ ਸੈਦੋ ਕਿਉਂ ਨੇ ਫਿਰ ਬਚਨ ਕਿਹਾ, ਮੈਂ ਤੋ ਹੋਰ ਕੁਛ ਔਰ ਵਿਚਾਰੀ। ਵਰਨ ਦੇ ਤੇ ਮੈਂ ਤਾਂ ਇਹਦੇ ਵਿੱਚ ਕੋਈ ਹੋਰ ਹੀ ਸੋਚਿਆ ਵਿਚਾਰਿਆ ਸੀ। ਸ੍ਰੀ ਗੁਰ ਸੇਵਾ ਕਰ ਹੈ ਤੁਮਾਰੀ। ਮੈਂ ਤਾਂ ਉਹ ਸਮਝੀ ਬੈਠਾ ਸੀ ਵੀ ਮਹਾਰਾ ਤਾਂ ਤੇਰੀ ਸੇਵਾ ਕਰ ਵੀ ਤੈਨੂੰ ਮੱਥਾ ਟੇਕ ਦੇ। ਜਾਂ ਤੇ ਅਜਮਤ ਭੀ ਤਿੰਨ ਭਾਰੀ। ਜਿਸ ਕਰਕੇ ਗੁਰੂ ਨਾਨਕ ਸਾਹਿਬ ਦੇ ਅੰਦਰ ਬੜੀ ਤਕੜੀ ਸ਼ਕਤੀ ਹੋਈ ਆਈ ਤੈਨੂੰ ਪੂਜ ਪੂਜ ਕੇ। ਰਿੱਧ ਸਿੱਧ ਤੁਮ ਤੇ ਸਭ ਪਾਈ। ਮੈਂ ਤਾਂ ਉਹ ਸਮਝ ਲਿਆ ਸੀ ਵੀ ਤੇਰੀ ਭਗਤੀ ਕਰਕੇ ਤੇਰੇ ਕੋਲੋਂ ਰਿੱਧੀਆਂ ਸਿੱਧੀਆਂ ਗੁਰੂ ਨਾਨਕ ਨੇ ਪਾਈਆਂ। ਇਸ ਬਿਦ ਕੀ ਗਤ ਚਿੱਤ ਠਹਿਰਾਈ। ਇਸ ਤਰ੍ਹਾਂ ਦੀ ਮੈਂ ਜਿਹੜੀ ਰੀਤੀ ਹੈ ਚਿੱਤ ਵਿੱਚ ਤਾਂ ਅਟਕਾਈ ਸੀ ਵੀ ਤੇਰੀ ਸੇਵਾ ਕਰਕੇ ਗੁਰੂ ਨਾਨਕ ਮਹਾਨ ਬਣ ਬੈਠੇ। ਚੱਲਿਓ ਹੁਤੋ ਤਾਵ ਸੇਵਾ ਕਰ। ਐਸੇ ਕਰਕੇ ਵੀ ਮੈਂ ਵੀ ਤੇਰੀ ਸੇਵਾ ਭਗਤੀ ਕਰਨ ਵਾਸਤੇ ਅੱਜ ਚੱਲਿਆ ਸੀ ਰਾਵੀ ਨਦੀ ਤੇ। ਮਿਲ ਕੇ ਤੁਮ ਸਭ ਕੀਨ ਉਚਾਰਨ। ਬਹੁਤ ਵਧੀਆ, ਤੂੰ ਮਿਲ ਕੇ ਮੇਰਾ ਸਾਸੀ ਨਾਸ ਕਰਤਾ, ਮੇਰੀ ਆ ਸਾਰੀ ਜਿਹੜੀ ਅੰਦਰ ਉੱਠੀ ਸੀ ਨਾ ਭਟਕਣਾ ਜੀ ਉਹ ਖਤਮ ਕਰ ਦਿੱਤੀ ਹੈ। ਤੁਮ ਜਾਓ ਤਿੰਨ ਕੋ ਪੂਜਨ ਜਾਵੋ। ਇਹ ਵਰਨ ਦੇਵ ਤੇ ਜੇ ਤੂੰ ਤੜਕੇ ਉੱਠ ਕੇ ਤੇ ਗੁਰੂ ਨਾਨਕ ਨੂੰ ਪੂਜਣ ਜਾਣਾ, ਮੱਥੇ ਟੇਕਣ ਜਾਣਾ ਹਾਂ। ਹਾਂ ਨਿਜ ਮਨ ਕੋ ਕਿਉਂ ਪਰਮਾਵੋ। ਫਿਰ ਵੀ ਆਪਣੇ ਮਨ ਨੂੰ ਕਿਉਂ ਤੂੰ ਪਰਮਗਤ, ਮੈਂ ਕਿਉਂ ਆਪਣੇ ਮਨ ਨੂੰ ਪਰਮਾਵਾਂਗਾ। ਸੁਣ ਕੇ ਵਰਨ ਭਨੀ ਪੁਨ ਬਾਨੀ। ਇਸ ਤਰ੍ਹਾਂ ਕਹਿੰਦੇ ਜਿਹੜਾ ਉਹ ਸਿੱਖ ਹੈ ਉਹ ਤੋਂ ਸੁਣ ਕੇ ਵਰਨ ਦੇਵ ਤੇ ਨੇ ਉਹ ਬਚਨ ਕਿਹਾ ਹੈ ਸਾਨੂੰ। ਸ੍ਰੀ ਨਾਨਕ ਲਖ ਗਨ ਗੁਣਵਾਨ। ਕਹਿੰਦੇ ਵੀ ਜਿਹੜੇ ਗੁਰੂ ਨਾਨਕ ਸਾਹਿਬ ਹੈ ਤੂੰ ਜਾਣ ਲਾ ਉਹ ਤਾਂ ਗੁਣਾਂ ਦੇ ਖਾਣ ਹੈ। ਨਰਨ ਉਧਾਰਨ ਹਿਤ ਅਵਤਾਰਾ। ਇਹ ਤਾਂ ਸਾਡੇ ਵਰਗੇ ਲੋਕਾਂ ਦਾ ਉਧਾਰ ਕਰਨ ਵਾਸਤੇ ਅਵਤਾਰ ਹੋਇਆ ਕਲਯੁਗ ਦੇ ਸਮੇਂ ਵਿੱਚ। ਧਰਿਓ ਦੇਹ ਨਿਜ ਸ੍ਰੀ ਕਰਤਾਰਾ। ਗੁਰੂ ਨਾਨਕ ਕੋਈ ਮਨੁੱਖ ਨਹੀਂ ਹੈ, ਇਹ ਤਾਂ ਜਿਹੜਾ ਕਰਤਾਰ ਵਾਹਿਗੁਰੂ ਉਹਨੇ ਗੁਰੂ ਨਾਨਕ ਦਾ ਸਰੀਰ ਧਾਰਨ ਕੀਤਾ ਹੋਇਆ। ਦ੍ਰਿੜ ਸ਼ਰਧਾ ਕਰ ਪਰ ਮੋਹ ਨਾਹੀ। ਉਹ ਸੈਦੋ ਕਿਉਂ ਪੁੱਕਾ ਭਰੋਸਾ ਯਕੀਨ ਕਰ ਲਾ, ਭਰਮੀ ਨਾ ਭਟਕੀ ਨਾ ਕਿਤੇ ਮਗਰ ਮੇਰੇ ਮਗਰ ਨਾ ਫਿਰੀ ਜਾਏ। ਚਰਨ ਕਮਲ ਸੇਵਾ ਤੁਮ ਤਾਹੀ। ਇਸ ਕਰਕੇ ਤੂੰ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦੀ ਸੇਵਾ ਕਰੀ, ਉਹਨਾਂ ਦੀ ਭਗਤੀ ਕਰੀ, ਉਹਨਾਂ ਦਾ ਬਖਿਆ ਹੋਇਆ ਨਾਮ ਜਪੀ, ਕਿਤੇ ਮੈਨੂੰ ਨਾ ਜਪਣ ਲੱਗ ਜਾਈ। ਇਸੇ ਕਰਕੇ ਗੁਰੂ ਕੇ ਸਿੱਖ ਇਹ ਵਰਨ ਦੇ ਉੱਤੇ ਦਾ ਕੋਈ ਆ ਜਦੋਂ ਕੋਈ ਬੋਰ ਬੋਰ ਜਿਹਾ ਲਾਉਂਦੇ, ਟੱਕ ਟੁੱਕ ਜਿਹਾ ਲਾਉਂਦੇ ਆ, ਝੋਰ ਚੂਰ ਜਿਹਾ ਤਾਂ ਕਰਦੇ ਹੁੰਦੇ ਆ, ਸਿੱਖ ਨਹੀਂ ਕਰਦੇ, ਉਹ ਤਾਂ ਪਤਾਸੇ ਲਿਆ ਕੇ ਅਰਦਾਸ ਕਰਕੇ ਸ਼ੁਰੂ ਕਰ ਲੈਂਦੇ ਆ ਜਾਂ ਕੜਾਹ ਪ੍ਰਸ਼ਾਦੀ ਦੇ ਕਰਕੇ। ਕਈ ਵਾਰੀ ਜਦੋਂ ਇਸ ਤਰ੍ਹਾਂ ਘਰਾਂ ਵਿੱਚ ਜਾਂ ਕਿਤੇ ਗੁਰੂ ਕੇ ਸਿੱਖ ਆ ਇਤਿਹਾਸ ਸੁਣ ਕੇ ਫਿਰ ਮਹਾਰਾਜ ਦੀ ਪੂਜਾ ਕਰਦੇ, ਉਹਦੀ ਕੜਾਹੀ ਕੜੂਹੀ ਨਹੀਂ ਨਾ ਦਿੰਦੇ, ਤੇ ਫਿਰ ਜਿਹੜੇ ਇਹਦੇ ਪੁਜਾਰੀ ਉਹ ਕਹਿੰਦੇ ਵੀ ਉਹ ਜੀ ਉਹਨੇ ਤੁਹਾਨੂੰ ਫਿਰ ਪਾਣੀ ਨਹੀਂ ਦੇਣਾ, ਤੁਹਾਨੂੰ ਆਹ ਨਹੀਂ ਕਰਨਾ, ਉਹ ਜੋ ਨਹੀਂ ਕਰਨਾ, ਉਹ ਆਉਣਾ ਹੀ ਨਹੀਂ ਹੇਠਾਂ ਪਾਂਡੋ ਵੀ ਕੁਛ ਕਹਿੰਦੇ ਸੁਣਦੇ। ਮੇਰੇ ਦੇਖਦੇ ਹੀ ਇੱਕ ਵਾਰੀ ਜਦੋਂ ਮੈਂ ਵਿਦਿਆਰਥੀ ਰੂਪ ਵਿੱਚ ਲਧਾਈ ਕੇ ਪੜ੍ਹਦਾ ਸੀ, ਕਲਿਆਣ ਸਰ ਉਹ ਛੇਵੇਂ ਪਾਤਸ਼ਾਹ ਦਾ ਸਥਾਨ ਹੈ, ਉੱਥੇ ਉਹ ਬੋਰਜਾ ਲਾਉਣ ਵਾਸਤੇ ਮਹਾਂਪੁਰਸ਼ ਕਹਿੰਦੇ ਵੀ ਕੜਾਹ ਪ੍ਰਸ਼ਾਦੀ ਦੇਖ ਕਰਕੇ ਅਤੇ ਪੰਜਾਂ ਨੇ ਇਸ ਤਰ੍ਹਾਂ ਭੋਗ ਲਵਾ ਕੇ ਅਤੇ ਟੱਕ ਲਾ ਲੈਣਾ ਹੈ ਅਤੇ ਕੰਮ ਸ਼ੁਰੂ ਕਰ ਲੈਣਾ ਹੈ। ਉਹ ਜਦੋਂ ਹੁਣ ਟੱਕ ਲਾ ਦਿੱਤਾ ਹੈ ਅਤੇ ਵਿੱਚ ਕਹਿਣ ਵੀ ਖੁਆਜੇ ਨੂੰ ਮਨਾਓ ਵੀ ਬਰਨ ਦੇਵਤੇ ਨੂੰ ਮੰਨੋ ਜੀ। ਅਤੇ ਮਹਾਂਪੁਰਸ਼ ਕਹਿੰਦੇ ਵੀ ਅਸੀਂ ਤਾਂ ਛੇਵੇਂ ਪਾਤਸ਼ਾਹ ਨੂੰ ਮੰਨ ਲਿਆ ਜਿਹੜਾ ਇਹ ਸਾਰਿਆਂ ਦਾ ਪਿਓ ਹੈ, ਇਹ ਅਸੀਂ ਤਾਂ ਨਹੀਂ ਹੋਰ ਕਿਸੇ ਨੂੰ ਮੰਨਦੇ ਪੂਜਦੇ। ਅਤੇ ਵਿੱਚੋਂ ਕਹਿੰਦੇ ਫਿਰ ਇੱਥੇ ਤਾਂ ਬੋਰ ਹੀ ਨਹੀਂ ਹੋਣਾ ਹੈ, ਇਹ ਤਾਂ ਇੱਥੇ ਤਾਂ ਹੇਠਾਂ ਆਉਣਾ ਹੀ ਨਹੀਂ ਪਾਣੀ ਵਾਲਾ ਥਾਂ, ਜਦੋਂ ਪਾਂਡੋ ਨਹੀਂ ਆਉਣੀ ਹੈ, ਜਿਵੇਂ ਕਿਸੇ ਦਾ ਮੂੰਹ ਆਉਂਬ ਬੋਲੀ ਗਏ ਲਾਣਾ। ਅਤੇ ਉਹ ਬਾਤਰ ਕੋਲ ਵੀ ਕਰਨ ਗੱਲਬਾਤ ਜੀ ਵੀ ਦੇਖੋ ਤੁਸੀਂ ਕਹਿੰਦੇ ਖੁਆਜੇ ਨੂੰ ਮੰਨਦੇ, ਕੜਾਹੀ ਨੂੰ ਨਹੀਂ, ਕੜਾਹੀ ਨਹੀਂ ਦਿੰਦੇ। ਮੈਂ ਕਿਹਾ ਵੀ ਅਸੀਂ ਛੇਵੇਂ ਪਾਤਸ਼ਾਹ ਨੂੰ ਕੜਾਹੀ ਦੇ ਦਿੱਤੀ ਹੈ, ਮੈਂ ਭੋਜ ਪ੍ਰਸ਼ਾਦ ਲਿਆ, ਜਦੋਂ ਆ ਗਿਆ ਪਾਣੀ ਚੱਕ ਲਿਆ ਉਦਣ ਫਿਰ ਪ੍ਰਸ਼ਾਦ ਛਕਾ ਦਿਆਂਗੇ ਛੇਵੇਂ ਪਾਤਸ਼ਾਹ ਨੂੰ। ਅਤੇ ਖੁਆਜਾ ਕੋਈ ਵੱਡਾ ਹੈ? ਕਹਿੰਦੇ ਨਹੀਂ, ਇੱਥੇ ਨਹੀਂ ਆਉਣਾ ਹੈ, ਉਹ ਕਹੀ ਕਹੇ ਗਿਆ ਜਾਣੀ ਉਹ ਚੱਲਦਾ ਰਿਹਾ। ਪਹਿਲਾਂ ਤਾਂ ਕਹਿੰਦੇ ਵੀ ਆਉਣਾ ਹੀ ਨਹੀਂ ਹੇਠਾਂ ਪੱਤਣ, ਅਤੇ ਉਹ ਥੋੜ੍ਹਾ ਜਿਹਾ ਇੰਨਾ ਵੀ ਉਹ ਨੌਂ ਕੁ ਨਲਕੇ ਪੈਂਦੇ ਸੀ ਉਹ ਆਮ, ਅਤੇ ਉਹ ਨੌਂ ਤੋਂ ਅੱਗੇ ਲੰਘ ਗਿਆ ਥੋੜ੍ਹਾ ਜਿਹਾ, ਅਤੇ ਰੌਲਾ ਜਿਹਾ ਪਈ ਜਾ, ਕਹਿੰਦੇ ਦੇਖੋ ਨੌਂ ਤੋਂ ਅੱਗੇ ਲੰਘ ਗਿਆ ਆਉਣਾ ਨਹੀਂ, ਉਹ ਆ ਗਿਆ, ਵਧੀਆ ਆ ਗਿਆ, ਜ਼ਿਆਦਾ ਵਧੀਆ ਪੈਦਲੀ ਆ ਗਈ। ਫਿਰ ਕਹੀ ਜਾਣ ਹੁਣ ਪਾਣੀ ਨਹੀਂ ਚੱਕਣਾ ਹੈ। ਉਹ ਹੁੰਦਾ ਹੀ ਹੈ ਨਾ ਵੀ ਜਦੋਂ ਕੋਈ ਇਸ ਤਰ੍ਹਾਂ ਦਾ ਹੋਵੇ, ਮਹਾਰਾਜ ਇੱਕ ਕਲਾ ਜੀ ਪ੍ਰਤਾਪ ਨੂੰ ਵੀ ਇਹ ਕਿਵੇਂ ਭੌਂਕਦੇ ਨੇ ਲਾਣਾ, ਇਹ ਸਮਾਂ ਦੇ ਦਿੰਦੇ ਮਹਾਰਾਜ ਇਹੋ ਜਿਹਿਆਂ ਨੂੰ। ਉਹ ਭੌਂਕੀ ਗਿਆ, ਕਹਿੰਦਾ ਦੇਖਿਆ ਪਾਣੀ ਨਹੀਂ ਹੈ, ਇਹ ਆਉਣਾ ਹੀ ਨਹੀਂ ਹੈ। ਰੱਬ ਦੀ ਮਿਹਰ ਜਦੋਂ ਪਾਣੀ ਚੁੱਕਿਆ ਤੇ ਸਾਰੇ ਬੋਰਾਂ ਨਾਲ ਉਹਦਾ ਜ਼ਿਆਦਾ ਪਾਣੀ, ਫਿਰ ਦੂਜੇ ਪਾਸੇ ਝੱਟ ਹੀ ਬਦਲ ਲਿਆ ਤਬਾਹ। ਇਹ ਬਈ ਛੇਵੇਂ ਪਾਤਸ਼ਾਹ ਦਾ ਸਥਾਨ ਹੈ, ਇੱਥੇ ਤਾਂ ਪਾਣੀ ਬਾਹਲਾ ਆਉਣਾ ਹੀ ਹੈ ਮਹਾਰਾਜ, ਹੁਣ ਤਾਂ ਤੁਸੀਂ ਕਹਿੰਦੇ ਵੀ ਆਉਣਾ ਨਹੀਂ, ਢੱਕੀ ਨਹੀਂ ਲੈਣਾ, ਵੀ ਤੁਹਾਡਾ ਵੀ ਕੋਈ ਦੀਨ ਮਨ ਹੈਗਾ। ਕਹਿੰਦੇ ਸੀ ਖੁਆਜਾ ਨਾਰਾਜ਼ ਹੋ ਗਿਆ, ਪਤਾ ਨਹੀਂ ਆਉਣਾ ਹੈ, ਫਿਰ ਪਾਣੀ ਨਹੀਂ ਚੁੱਕਣਾ ਹੈ, ਜਾਣੀ ਇਹ ਮੇਰੇ ਮਾਤਰ ਦੇ ਦੇਖਦਿਆਂ ਦਿਆਂ ਸਾਰੀ ਗੱਲਬਾਤ ਹੈ ਲਾਣੇ ਦੀ। ਇਸ ਕਰਕੇ ਜਿਹੜੇ ਗੁਰੂ ਕੇ ਸਿੱਖ ਆ ਉਹ ਤਾਂ ਆਪਣੇ ਸਤਿਗੁਰੂ 'ਤੇ ਸ਼ਰਧਾ ਰੱਖਦੇ, ਉਹ ਨਹੀਂ ਖੁਆਜੇ ਖੁਜੇ ਨੂੰ ਮੰਨਦੇ। ਅਤੇ ਜਿੱਥੇ ਮਹਾਰਾਜ ਦਾ ਪੂਜਨ ਹੈ ਉੱਥੇ ਜਿਵੇਂ ਹਾਥੀ ਦੀ ਪੈੜ ਵਿੱਚ ਸਭ ਕੁਛ ਹੀ ਸਾਰੀਆਂ ਦੀਆਂ ਪੈੜਾਂ ਆ ਜਾਂਦੀਆਂ, ਜਿੱਥੇ ਗੁਰੂ ਦਾ ਪੂਜਨ ਹੋ ਜਾਂਦਾ ਉੱਥੇ ਖੁਆਜਿਆਂ ਦਾ ਵਿੱਚ ਹੀ ਆ ਜਾਂਦਾ ਹੈ। ਇਸ ਕਰਕੇ ਕੋਈ ਕੜਾਹੀ ਕੁੜੀ ਨਹੀਂ ਇੱਥੇ ਆ ਹੁਣ ਕਰਿਆ ਕਰਵਾਇਆ, ਮੈਨੂੰ ਕਹਿੰਦੇ ਵੀ ਕੜਾਹੀ ਮਗਰ ਵੀ ਤੁਸੀਂ ਆਪਦਾ ਇੱਥੇ ਕਰ ਲਓ ਖੁਰ ਲਓ, ਇੱਥੇ ਇੱਥੇ ਕੜਾਹ ਪ੍ਰਸ਼ਾਦੀ ਦੇ ਕਰਕੇ ਅਰਦਾਸ ਕਰਤੀ ਟੱਕ ਲਾਤਾ, ਅਸੀਂ ਨਹੀਂ ਕੜਾਹੀ ਕੁੜੀ ਦੇਣੀ, ਰਾਜੀ ਰਹੋ ਖੁਸ਼ੀ ਰਹੋ। ਉਹ ਕਹਿੰਦੇ ਜੀ ਅਸੀਂ ਤਾਂ ਦਿੱਤੇ ਬਿਨਾਂ ਸਾਦਾ ਤਾਂ ਸਰਦਾ ਨਹੀਂ, ਤੁਸੀਂ ਆਵੇ ਇੱਥੇ ਕਰੀ ਜਾਓ, ਮੱਥਾ ਮਾਰੀ ਜਾਓ। ਉਹਨਾਂ ਦਾ ਸਟੋਵ ਜਿਹਾ ਇੱਥੇ ਰੱਖਿਆ ਸੀ, ਜੇ ਚੌਥੇ ਦਿਨ ਆਪੇ ਹੀ ਇੱਥੇ ਕੱਢ ਕੁੱਢ ਕੇ ਕਰੀ ਵੀ ਜਾਂਦੇ ਸੀ, ਜਾਂ ਤੁਹਾਡੇ ਸਾਹਮਣੇ ਚੱਲੀ ਜਾਂਦਾ ਵਧੀਆ ਪਾਣੀ ਹੇਠੋਂ ਆਇਆ, ਇੱਕ ਨੰਬਰ ਦਾ, ਖੇਤੀ ਵੀ ਵਧੀਆ ਹੁੰਦੀ ਹੈ, ਪੀਣ ਵਾਸਤੇ ਵੀ ਬਿਲਟਲ ਫਿਲਟਰ ਕੋਈ ਲਾਉਣ ਦੀ ਲੋੜ ਨਹੀਂ। ਇਹ ਜਿਹੜਾ ਗੁਰੂ ਨਾਨਕ ਦਾ ਆਸਰਾ ਲੈ ਕੇ ਕਰਦਾ ਨਾ, ਉੱਥੇ ਐਸਾ ਹੋ ਜਾਂਦਾ ਹੈ, ਸਭ ਕਾਰਜ ਸਿੱਧ ਹੋ ਜਾਂਦੇ। ਇਸ ਕਰਕੇ ਇਹ ਭੁਲੇਖੇ ਵਿੱਚ ਜਿਹੜਾ ਸਿੱਖ ਬਣ ਗਿਆ ਉਹਨੂੰ ਨਹੀਂ ਪੈਣਾ ਪੈਂਦਾ, ਲੋੜ ਨਹੀਂ ਉਹਨੂੰ ਖੁਆਜੇ ਖੁਜੇ ਨੂੰ ਕੋਈ ਕੜਾਈ ਦੀ ਲੋੜ ਨਹੀਂ ਹੈ। ਜਿਹੜਾ ਇਹ ਭਰਮਾਂ ਭੁਲੇਖਾਂ ਵਿੱਚ ਪੈਂਦਾ ਫਿਰ ਉੱਥੇ ਜ਼ਰੂਰ ਵਿਘਨ ਪੈ ਜਾਂਦੇ ਹਨ। ਜਿਹੜਾ ਦੋ ਬੇੜੀਆਂ 'ਤੇ ਚੜ੍ਹਦਾ ਉਹ ਭਾਰ ਨਹੀਂ ਲੰਘਦਾ ਹੁੰਦਾ ਹੈ। ਸੁਨਕਾਰ ਸੈਦੋ ਘਿਓ ਤੇ ਹਿਕਾਲਾ, ਸਵੇਰੇ ਜਿਹੜਾ ਸੈਦੋ ਘਿਓ ਗੁਰੂ ਨਾਨਕ ਸਾਹਿਬ ਜੀ ਤੋਂ ਸੁਣ ਕੇ, ਇਸ ਵਰਨ ਦੇਵਤੇ ਤੋਂ ਸੁਣ ਕੇ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ। ਆਇਓ ਜਹਿ ਬੈਠੇ ਪ੍ਰਭ ਦਿਆਲਾ, ਜਿੱਥੇ ਦਿਆਲੂ ਕਿਰਪਾਲੂ ਰਾਵੀ ਨਦੀ 'ਤੇ ਚੌਂਕੜਾ ਮਾਰ ਕੇ ਧਿਆਨ ਲਾ ਕੇ ਬੈਠੇ ਸੀ ਉੱਥੇ ਆ ਪਹੁੰਚਿਆ ਹੈ। ਅਬ ਬੰਧਨ ਕਰ ਬੈਠ ਸਮੀਪਾ, ਅੱਜ ਤਾਂ ਬਹੁਤ ਹੀ ਸ਼ਰਧਾ ਨਾਲ ਮਹਾਰਾਜ ਨੂੰ ਮੱਥਾ ਟੇਕ ਕੇ ਫੇਰੇ ਕੋਲ ਬੈਠਾ ਹੈ। ਦੇਖ ਬੋਲੇ ਬੇਦੀ ਕੁਲ ਦੀਪਾ, ਇਹ ਸਿੱਧੋ ਕਿਉਂ ਸਿੱਖ ਨੂੰ ਆਇਆ ਦੇਖ ਕੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਬੋਲੇ ਇਸ ਨੂੰ, ਤੂੰ ਕਿਉਂ ਆਇਓ ਨਿਸ਼ਾ ਮਝਾਰੀ। ਕਹਿੰਦੇ ਵੀ ਤੂੰ ਤਾਂ ਕਿਤੇ ਆਇਆ ਨੀ ਅੱਜ, ਕਹਿੰਦੇ ਤੜਕੇ ਅੱਧੀ ਰਾਤ ਕਿਵੇਂ ਆ ਪਹੁੰਚ ਉੱਚਾ ਹੈ। ਆਵਤ ਹੁਤੋ ਹੋਤ ਪੁੰਨ ਸਾਰੀ। ਅੱਗੇ ਤਾਂ ਵੀ ਜਦੋਂ ਸੂਰਜ ਚੜ ਜਾਂਦਾ ਹੁੰਦਾ ਸੀ ਉਦੋਂ ਤੋਂ ਕਿਤੇ ਆਉਂਦਾ ਹੁੰਦਾ ਸੀ, ਅੱਜ ਕਿਵੇਂ ਆ ਗਿਆ ਹੈ। ਨਿਜ ਬਿਰਤਾਂਤ ਤਿੰਨ ਸਰਬ ਬਖਾਨਾ। ਸਦੋ ਕਿਉਂ ਨੇ ਮਹਾਰਾਜ ਕੋਲੇ ਸਾਰਾ ਸੱਚੋ ਸਾਚੀ ਪ੍ਰਸੰਗ ਸੁਣਾ ਦਿੱਤਾ ਹੈ। ਪ੍ਰਭ ਜੀ ਤੁਮਰੋ ਭੇਦ ਨ ਜਾਣਾ। ਹੇ ਗੁਰੂ ਨਾਨਕ ਸਾਹਿਬ ਤੁਸੀਂ ਤਾਂ ਬੜੇ ਗੁਪਤ ਹੋ ਕੇ ਰਹਿੰਦੇ ਹੋ, ਮੈਂ ਤਾਂ ਤੁਹਾਡਾ ਭੇਦ ਹੀ ਜਾਣਿਆ, ਮੈਨੂੰ ਤਾਂ ਅੱਜ ਖਵਾਜੇ ਨੇ ਦੱਸਿਆ। ਜਾਂ ਤੇ ਮੈਂ ਭਰਮਿਓ ਮਤ ਮੂਡਾ। ਮੈਂ ਤਾਂ ਮਾਰਾ ਮੂਰਖ ਮਤ ਵਾਲਾ ਐਵੇਂ ਦੇਖ ਕੇ ਭਰਮ ਗਿਆ ਸੀ, ਸ਼ਾਇਦ ਤੁਸੀਂ ਖਵਾਜੇ ਨੂੰ ਮੰਨਦੇ ਹੋ। ਅਬ ਮੈਂ ਲਖਿਓ ਪ੍ਰਤਾਪ ਜੋ ਗੂਡਾ। ਹੁਣ ਮਾਰਾ ਤੁਹਾਡਾ ਜਿਹੜਾ ਗੁੱਜਾ ਤੇਜ ਪ੍ਰਤਾਪ ਮੈਂ ਜਾਣਿਆ, ਉਹ 999 ਨਦੀਆਂ ਦੇ ਮਾਲਕ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਹੈ। ਸਭ ਬਿਧ ਸੁਣ ਕੇ ਸ੍ਰੀ ਗੁਣ ਖਾਨੀ। ਇਸ ਤਰ੍ਹਾਂ ਉਹ ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ ਜੀ ਨੇ ਸਭ ਤਰ੍ਹਾਂ ਦੀ ਉਹ ਗੱਲਬਾਤ ਉਹ ਸਿੱਖ ਤੋਂ ਸੁਣ ਕੇ ਉਚਰਿਓ ਸ਼ਬਦ ਮ੍ਰਿਦੁਲ ਮੁਖ ਬਾਣੀ। ਆਪਣੇ ਕੋਮਲ ਮੁਖ ਤੋਂ ਕੋਮਲ ਬਾਣੀ ਦਾ ਜਿਹੜਾ ਸ਼ਬਦ ਉਚਾਰਨ ਕੀਤਾ ਹੈ। ਸ੍ਰੀ ਮੁਖ ਵਾਕ ਸਲੋਕ ਮਹੱਲਾ ਦੂਜਾ ਅੱਠੀ ਪਹਿਰੀ ਅੱਠ ਖੰਡ। ਅਸਲ ਵਿੱਚ ਜਿਹੜਾ ਇਹ ਸ਼ਬਦ ਮਾਝ ਦੀ ਵਾਰ ਦੇ ਵਿੱਚ ਹੀ ਆਉਂਦਾ ਹੈ, ਇੱਥੇ ਉਹ ਲਿਖਾਰੀ ਦੀ ਉਕਾਈ ਨਾਲ ਇਹ ਸ਼ਬਦ ਦੂਸਰੇ ਪਾਤਸ਼ਾਹ ਦਾ ਲਿਖਿਆ ਗਿਆ। ਉਂਝ ਗੁਰੂ ਨਾਨਕ ਸਾਹਿਬ ਜੀ ਦਾ ਇਸੇ ਸਿਧਾਂਤ ਨਾਲ ਮਿਲਦਾ ਹੈ, ਜਿਹੜਾ ਸ਼ਬਦ ਹੈ ਇਸੇ ਮਾਝ ਦੀ ਵਾਰ ਵਿੱਚ ਆਉਂਦਾ। ਸਵਾਹੀ ਸਾਲਾਹ ਜਿੰਨੀ ਧਿਆਇਆ ਇੱਕ ਮਨ ਸਹੀ ਪੂਰੇ ਸਾਹ ਬਖਤ ਹੈ ਉੱਪਰ ਲੜਮੋਏ ਹਾਂ ਦੂਜਾ ਮੋਹੀ ਗਰਾ ਭੁੱਖ ਦਿਖਾ ਹੋਕੀਆ ਖਾਧਾ ਹੋਏ ਸਵਾਹ ਪੀ ਖਾਣੇ ਸੋ ਦੂ। ਇਸ ਤਰ੍ਹਾਂ ਹੋਏ ਸਲੋਕ ਆਉਂਦਾ ਹੈ, ਉੱਥੇ ਵੀ ਸਵਾਹੀ ਦਾ ਅਰਥ ਹੈ ਸਵਾ ਅੰਮ੍ਰਿਤ ਵੇਲੇ। ਸਵਾਹੀ ਸਾਲਾਹ ਜਿੰਨੀ ਧਾਇਆ ਇੱਕ ਮਨ, ਜਿਨ੍ਹਾਂ ਨੇ ਸਵਾ ਉੱਠ ਕੇ ਇੱਕ ਮਨ ਹੋ ਕੇ ਇਕਾਗਰ ਮਨ ਹੋ ਕੇ ਉਹ ਵਾਹਿਗੁਰੂ ਨੂੰ ਸਲਾਹਿਆ, ਪਰਮੇਸ਼ਰ ਦੀ ਸ਼ਲਾਘਾ ਕੀਤੀ ਹੈ, ਸਹੀ ਪੂਰੇ ਪਾਤਸ਼ਾਹ ਉਹ ਕਹਿੰਦੇ ਦੁਨੀਆਂ ਵਿੱਚ ਪੂਰੇ ਚੱਕਰਵਰਤੀ ਪਾਤਸ਼ਾਹ ਬਣ ਗਏ ਜਿਹੜੇ ਧਰਕੇ ਉੱਠ ਕੇ ਪਰਮੇਸ਼ਰ ਦੀ ਸਿਰ ਸ਼ਲਾਘਾ ਕਰ ਜਾਂਦੇ, ਪੂਰੇ ਪਾਤਸ਼ਾਹ ਬਣ ਜਾਂਦੇ। ਜਿਵੇਂ ਪਾਤਸ਼ਾਹ ਕੋਲ ਸਭ ਕੁਛ ਹੁੰਦਾ ਹੈ, ਇਉਂ ਜਿਹੜੇ ਧਰਕੇ ਉੱਠ ਕੇ ਪਰਮੇਸ਼ਰ ਦਾ ਸਿਮਰਨ ਕਰਦੇ ਉਹਨਾਂ ਕੋਲ ਇਸ ਪਾਤਸ਼ਾਹ ਨੂੰ ਸਭ ਕੁਛ ਹੁੰਦਾ ਹੈ। ਵਕਤ ਹੈ ਉੱਪਰ ਲੜਵੇ, ਅੰਮ੍ਰਿਤ ਵੇਲੇ ਦਾ ਵਕਤ ਹੈ ਸਮਾਂ ਇਹਦੇ ਉੱਪਰ ਕਹਿੰਦੇ ਆਲਸ ਲਿਦਰ ਨਾਲ ਜਿਹੜੇ ਲੜਕੇ ਮਰ ਮਾਰ ਦਿੰਦੇ ਆ, ਦਿਲ ਨੂੰ ਪਰੇ ਕਰ ਲੈਂਦੇ ਆ ਅਤੇ ਨਹਾ ਧੋ ਕੇ ਪਰਮੇਸ਼ਰ ਵਿੱਚ ਜੁੜ ਜਾਂਦੇ ਹੈ। ਇਸ ਤਰ੍ਹਾਂ ਉਹ ਸ਼ਬਦ ਤਾਂ ਇਹ ਸੀ ਇੱਥੇ ਢੁਕਵਾਂ, ਔਰ ਗਲਤੀ ਨਾਲੇ ਦੂਸਰੇ ਦਾ ਪਾਤਸ਼ਾਹ ਦਾ ਇੱਥੇ ਆਇਆ ਸ਼ਬਦ, ਉਹ ਆਇਆ ਅੱਠੀ ਪੈਰੀ ਅੱਠ ਖੰਡ। ਅਸਲ ਰੂਪ ਜਿਹੜੇ ਦਿੰਦੇ ਅੱਠ ਪੈਰ ਹੈ, ਇਹੀ ਕਹਿੰਦੇ ਜਿਵੇਂ ਧਰਤੀ ਦੇ ਨੌ ਖੰਡ ਹੈ, ਉਹ ਕਹਿੰਦੇ ਅੱਠ ਖੰਡ ਹੈ ਜਿਹੜੇ ਅੱਠ ਪੈਰ ਹੈ ਸਰੀਰ ਦਿਨ ਰਾਤ ਦੇ ਨਾਵਾ ਖੰਡ ਸਰੀਰ। ਇਸ ਤਰ੍ਹਾਂ ਜਿਹੜਾ ਨੌਵਾਂ ਕਹਿੰਦੇ ਆ ਜਿਹੜਾ ਮਨੁੱਖਾ ਸਰੀਰ ਨੌਵਾਂ ਖੰਡ ਹੈ, ਇਹ ਨੌ ਖੰਡ ਹੈ ਨਾ। ਇਸ ਤਰ੍ਹਾਂ ਅੱਠ ਪੈਰ ਕਹਿੰਦੇ ਅੱਠ ਖੰਡ ਹੈ ਅਤੇ ਨੌਵਾਂ ਜਿਹੜਾ ਖੰਡ ਹੈ ਆਹ ਮਨੁੱਖਾ ਸਰੀਰ ਹੀ ਹੈ। ਯੰਤਰੀ ਰੂਪ ਦੇ ਵਿੱਚ ਅੱਠੀ ਪੈਰੀ ਵੀ ਜਿਹੜੇ ਅੱਠ ਹੈ ਉਹਨੂੰ ਤਾਂ ਪਹਿਨਣਾ ਕਰੇ ਧਾਰਨ ਕਰੇ, ਉਹ ਕੀ ਹੈ ਸਰਵਣ ਮਨਨ ਦੇ ਆਸਤਾ ਤੋਂ ਦਾ ਸੋਧਨ ਅਤੇ ਵਿਵੇਕ ਬੈਰਾਗ ਖੜਸੰਗ ਵੀ ਮੋਖ ਇਸ਼ਾ, ਇਹ ਚਾਰ ਬੈਰੰਗ ਅਤੇ ਅਤਰੰਗ ਸਾਧਨ ਜਿਹੜੇ ਅੱਠ ਹੈ ਇਹਨਾਂ ਨੂੰ ਪਹਿਨਣਾ ਕਰੇ ਧਾਰਨ ਕਰੇ, ਇਹਨਾਂ ਦੇ ਸਹਿਤ ਹੋਵੇ ਅਤੇ ਅੱਠ ਜਿਹੜੇ ਉਹਨਾਂ ਦਾ ਖੰਡਨ ਕਰੇ, ਉਹਨਾਂ ਨੂੰ ਟੋਟੇ ਟੋਟੇ ਕਰ ਦੇਵੇ। ਉਹ ਕੀ ਹੈ ਪੰਜ ਕਾਮ ਕਰੋ ਲੋਹ ਮੋਹ ਹੰਕਾਰ ਅਤੇ ਤਿੰਨ ਜਿਹੜੇ ਗੁਣ ਨੇ ਰਜੋ ਤਮੋ ਸਤੋ, ਇਹ ਤਿੰਨਾਂ ਨੂੰ ਖੰਡਨ ਕਰੇ, ਅੱਠਾਂ ਦਾ ਖੰਡਨ ਕਰੇ। ਨਾਵਾ ਖੰਡ ਸਰੀਰ, ਨਾਵਾਂ ਜਿਹੜਾ ਸਰੀਰ ਦਾ ਦੇਹ ਅਧਿਆਸ ਹੈ ਇਹਦਾ ਵੀ ਖੰਡਨ ਕਰੇ, ਇਹਨੂੰ ਵੀ ਟੋਟੇ ਕਰੇ, ਦੇਹ ਅਧਿਆਸ ਨਾ ਕਰੇ, ਸਰੀਰ ਦਾ ਦੇਹ ਅਧਿਆਸ ਸਰੀਰ ਨੂੰ ਨਾ ਸਭ ਕੁਝ ਸਮਝੀ ਬੈਠੇ। ਇਸ ਵਿੱਚ ਨੌ ਨਿਧ ਨਾਮ ਇਹ ਜਿਹੜਾ ਮਨੁੱਖਾ ਸਰੀਰ ਹੈ, ਇਹ ਸਰੀਰ ਇਹਦੇ ਵਿੱਚ ਜੋ ਨੌ ਨਿਧੀਆਂ ਦਾ ਮਾਲਕ ਨਾਮ ਹੈ ਪਰਮੇਸ਼ਰ, ਇਹਨੂੰ ਕਹਿੰਦੇ ਜਪੇ ਭਾਲੈ ਹੈ ਗੁਣੀ ਗਹੀਰ। ਇਹ ਨਾਨਦੀਆਂ ਦਾ ਜਿਹੜਾ ਨਾਮ ਹੈ ਜਿਹੜਾ ਇਹਨੂੰ ਭਾਲ ਲੈਂਦੇ ਹੋਏ ਮਨੁੱਖਾ ਸਰੀਰ ਵਿੱਚੋਂ ਨਾਮ ਲੱਭ ਲੈਂਦੇ ਆ ਜਪ ਜਪ ਕੇ, ਅਤੇ ਨਾਮੀ ਨੂੰ ਲੱਭ ਲੈਂਦੇ ਆ ਗੁਣੀ ਗਹੀਰ, ਉਹ ਗੁਣਾਂ ਦੇ ਗਹੀਰ ਸਮੁੰਦਰ ਹੋ ਜਾਂਦੇ, ਗੁਣਾਂ ਦੇ ਸਮੁੰਦਰ ਬਣ ਜਾਂਦੇ ਮਨੁੱਖ। ਕਰਮਵੰਤੀ ਸਾ ਲਾਹੇ, ਜਿਹੜੇ ਚੰਗੇ ਕਰਮਾਂ ਵਾਲੇ ਪੁਰਸ਼ ਆ ਉਹਨਾਂ ਨੇ ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਸਲਾਇਆ ਹੈ। ਨਾਨਕ ਕਰ ਗੁਰ ਪੀਰ, ਨਾਨਕ ਸਾਹਿਬ ਜੀ ਨੂੰ ਕਹਿੰਦੇ ਆਪਣਾ ਗੁਰੂ ਪੀਰ ਬਣਾ ਕਰਕੇ। ਚੌਥਾ ਪਹਿਰ ਸਵਾਹ ਕੈ, ਜਿਹੜਾ ਰਾਤ ਦਾ ਚੌਥਾ ਪਹਿਰ ਹੈ, ਸੁਬਾਹ ਸੁਬਾਹ ਸਵਾਹ ਕੀ, ਸੁਬਾਹ ਦਾ ਚੌਥਾ ਪਹਿਰ ਹੈ ਰਾਤ ਦਾ। ਸੁਰਤਿਆ ਉਪਜੈ ਚਾਉ, ਜਿਹੜੇ ਕੋਈ ਸੁਰਤ ਵਾਲੇ ਅਗਿਆਤ ਵਾਲੇ ਪੁਰਸ਼ ਹੈ ਉਹਨਾਂ ਦੇ ਮਨ ਵਿੱਚ ਕਹਿੰਦੇ ਇਸ ਤਰ੍ਹਾਂ ਚੌਥੇ ਪਹਿਰ ਉੱਠਣ ਦਾ ਚਾਅ ਪੈਦਾ ਹੁੰਦਾ ਹੈ। ਤਿੰਨਾ ਦਰਿਆਵਾਂ ਸੋ ਦੋਸਤੀ, ਉਹਨਾਂ ਦੀ ਕਹਿੰਦੇ ਜਿੱਥੇ ਖੁੱਲੇ ਦਰਿਆ ਚੱਲਦੇ ਉਹਨਾਂ ਨਾਲ ਕਹਿੰਦੇ ਇਸ ਤਰ੍ਹਾਂ ਚੌਥੇ ਪਹਿਰ ਰਾਤ ਦੇ ਪ੍ਰੀਤੀ ਹੁੰਦੀ, ਦੋਸਤੀ ਹੁੰਦੀ ਹੈ। ਉਹ ਸੁਬਾਹ ਦੇ ਉੱਠ ਕੇ ਤੜਕੇ ਦਰਿਆ ਦੇ ਕਿਨਾਰੇ ਚਲੇ ਜਾਂਦੇ, ਇਸ ਤਰ੍ਹਾਂ ਇਸ਼ਨਾਨ ਕਰਦੇ ਹਨ। ਮਨਮੁਖ ਸੱਚਾ ਨਾਮ, ਫਿਰ ਉਹਨਾਂ ਦੇ ਮਨ ਦੇ ਵਿੱਚ ਵੀ ਤੇ ਮੁਖ ਦੇ ਵਿੱਚ ਵੀ ਸੱਚਾ ਨਾਮ ਹੁੰਦਾ। ਨਹਾ ਧੋ ਕੇ ਮੁਖੋਂ ਸੱਚਾ ਨਾਮ ਵਾਹਿਗੁਰੂ ਵਾਹਿਗੁਰੂ ਜਪਦੇ ਹਨ। ਉੱਥੇ ਅੰਮ੍ਰਿਤ ਵੰਡੀ ਹੈ, ਉੱਥੇ ਜਿਹੜੀ ਸਾਧ ਸੰਗਤ ਹੈ ਉੱਥੇ ਚਲੇ ਜਾਂਦੇ, ਉੱਥੇ ਨਾਮ ਅੰਮ੍ਰਿਤ ਵੰਡਿਆ ਜਾਂਦਾ। ਕਰਮੀ ਹੋਏ ਪਸਾਉ, ਜਿਹੜੇ ਕਰਮਾਂ ਵਾਲੇ ਉਹਨਾਂ ਨੂੰ ਫਿਰ ਉੱਥੋਂ ਕਹਿੰਦੇ ਬ੍ਰਹਮ ਗਿਆਨ ਦੀ ਜਿਹੜੀ ਪਸਾਉ ਦਾਤ ਪ੍ਰਾਪਤ ਹੁੰਦੀ ਹੈ। ਕੰਚਨ ਕਾਇਆ ਕਸੀ ਹੈ, ਇਸੇ ਤਰ੍ਹਾਂ ਜਿਹੜੀ ਦੇਹ ਹੈ ਜਾਂ ਕਾਇਆ ਬੁੱਧੀ ਹੈ, ਇਹ ਜਿਵੇਂ ਸੋਨੇ ਨੂੰ ਕਹਿੰਦੇ ਉਹ ਕਸਵੱਟੀ ਲਾਈ ਜਾਂਦੀ, ਖਿੱਚਿਆ ਜਾਂਦਾ ਹੈ, ਇਸ ਤਰ੍ਹਾਂ ਕਹਿੰਦੇ ਜਿਹੜੇ ਗੁਰੂ ਸਰਾਪ ਹੈ ਉਹ ਬੁੱਧੀ ਰੂਪ ਜਿਹੜੀ ਇਹ ਕਾਇਆ ਹੈ ਇਹਨੂੰ ਸੋਨੇ ਵਾਂਗੂ ਕੱਸਦੇ ਪਰਖ ਤੇ ਕਸਵੱਟੀ ਤੇ ਪਰਖਦੇ ਹਨ, ਕੱਸ ਤੇ ਲਾਉਂਦੇ ਪਰਖ ਤੇ ਲਾਉਂਦੇ ਹਨ। ਬੰਨੀ ਚੜ੍ਹਾ ਚੜ੍ਹਾ, ਜਿਹੜੇ ਪਰਖ ਵਿੱਚ ਪੂਰੇ ਉੱਤਰ ਜਾਂਦੇ ਤਾਂ ਸਹਾਰ ਜਾਂਦੇ, ਉਹਨਾਂ ਨੂੰ ਤੁਰਿਆ ਪਦ ਰੂਪੀ ਜਿਹੜਾ ਰੰਗ ਹੈ ਉਹਦਾ ਚੜਾ ਚੜ ਜਾਂਦਾ ਹੈ। ਜੇ ਹੋਵੇ ਨਦਰ ਸਰਾਫ ਕੀ, ਕਹਿੰਦੇ ਜਿਵੇਂ ਜਿਹੜਾ ਸੁਨਿਆਰਾ ਸਰਾਫ ਉਹਦੀ ਚੰਗੀ ਨਿਗਾਹ ਹੋ ਜਾਏ, ਉਹਨੂੰ ਪਤਾ ਚੱਲ ਜਾਏ ਵੀ ਇਹ ਬਾਰਾਂ ਬੰਨੀ ਦਾ ਸੋਨਾ ਬਣ ਗਿਆ, ਸ਼ੁੱਧ ਸੋਨਾ ਹੈ। ਬਹੁੜ ਨਾ ਪਾਈ ਤਾਓ, ਫਿਰ ਉਹਨੂੰ ਮੁੜ ਕੇ ਕਹਿੰਦੇ ਅੱਗ ਦੇ ਤਾ ਵਿੱਚ ਨਹੀਂ ਪਾਉਂਦਾ, ਅੱਗ ਦਾ ਸੇਕ ਨਹੀਂ ਉਹ ਲਾਉਂਦਾ, ਕਿਉਂਕਿ ਉਹਦੀ ਨਜ਼ਰ ਹੋ ਗਈ, ਪਤਾ ਲੱਗ ਗਿਆ ਵੀ ਸ਼ੁੱਧ ਹੋ ਗਿਆ। ਇਸ ਤਰ੍ਹਾਂ ਜਿਹੜੇ ਗੁਰੂ ਰੂਪੀ ਸਰਾਪ ਹੈ ਜਦੋਂ ਨਜ਼ਰ ਨਾਲ ਦੇਖਦੇ ਵੀ ਪਰਖ ਵਿੱਚ ਪੂਰਾ ਉਤਰ ਗਿਆ, ਕਸਵੱਟੀ ਸਹਾਰ ਗਿਆ, ਫਿਰ ਮੁੜ ਕੇ ਨਹੀਂ ਉਹਨੂੰ ਕਹਿੰਦੇ ਮਾਇਆਤਾ ਦੇ ਪੇਟ ਦੀ ਅਗਨੀ ਰੂਪ ਤਾ ਵਿੱਚ ਪਾਉਂਦੇ, ਨਰਕਾਂ ਦੀ ਅਗਨ ਦੇ ਵਿੱਚ ਉਹਦਾ ਤਾ ਨਹੀਂ, ਉਹ ਨਰਕਾਂ ਦੀ ਅਗਨ ਵਿੱਚ ਪਾ ਕੇ ਨਹੀਂ ਉਹਨਾਂ ਨੂੰ ਕਰਮ ਕਰਦੇ ਤੰਗ ਕਰਦੇ ਹਨ। ਸੱਤੀ ਪਹਿਰੀ ਸੱਤ ਭਲਾ, ਹਾਂ ਗੁਰਸਿੱਖਾਂ ਨੇ ਕਿਹਾ ਕਿ ਮਹਾਰਾਜ ਚਲੋ ਸਵੇਰੇ ਅੰਮ੍ਰਿਤ ਵੇੜੇ ਦਾ ਸਮਾਂ ਤਾਂ ਤੁਸੀਂ ਕਹਿ ਦਿੱਤਾ ਨਾ, ਇਹ ਬਾਕੀ ਜਿਹੜੇ ਦਿਨ ਦੇ ਸੱਤ ਪਹਿਰ ਉਹਦੇ ਵਿੱਚ ਕੀ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਜਿਹੜੇ ਦਿਨ ਦੇ ਸੱਤ ਪੈਰ ਹੈ, ਚਾਰ ਪੈਰ ਇਹ, ਬਾਕੀ ਤਿੰਨ ਪੈਰ ਪਹਿਲੇ ਰਾਤ ਦੇ ਹੈ, ਉਹ ਸੱਤੀ ਪੈਰੀ ਜਿਹੜੇ ਸੱਤ ਪੈਰ ਉਹਨਾਂ ਵਿੱਚ ਕਹਿੰਦੇ ਜਿਹੜਾ ਸੱਚ ਬੋਲਣਾ ਹੈ, ਸੱਚੇ ਦਾ ਜਾਪ ਕਰਨਾ ਹੈ, ਸੱਤ ਪ੍ਰਤੱਗੀ ਹੋਣਾ, ਝੂਠ ਤੋਂ ਬਚ ਕੇ ਰਹਿਣਾ, ਇਹੀ ਭਲਾ ਹੈ ਚੰਗਾ ਹੈ। ਪੜਿਆ ਪਾਸ, ਇਸ ਤਰ੍ਹਾਂ ਇਹਨਾਂ ਸਮਿਆਂ ਵਿੱਚ ਜਿਹੜੇ ਕੋਈ ਪੜ੍ਹੇ ਲਿਖੇ ਹੈ, ਮਨ ਸਮਝਾਵਨ ਕਾਰਨੇ ਕਸ਼ੂਕ ਪੜ੍ਹੀਆ ਗਿਆਨ, ਇਹੋ ਜਿਹੜੇ ਗੁਰਮੁਖ ਹੈ ਉਹਨਾਂ ਦੇ ਪਾਠ ਕਹਿੰਦੇ ਬੈਠਣਾ ਕਰੀਏ, ਇਹੋ ਜਿਹੇ ਪੜ੍ਹੇ ਲਿਖੇ ਸਿਮਰਤ ਵਾਲਿਆਂ ਦੇ ਕੋਲ ਬੈਠਣਾ ਕਰੀਏ। ਉੱਥੇ ਪਾਪ ਪੁੰਨ ਵਿਚਾਰੀ ਹੈ, ਉੱਥੇ ਉਹ ਪੜਿਆ ਕੋਲ ਬੈਠ ਕੇ ਪਾਪ ਤੇ ਪੁੰਨ ਦੀ ਵਿਚਾਰ ਕਰੀਏ ਵੀ ਪੁੰਨ ਮੈਂ ਕਿੰਨੇ ਕੁ ਵਧਾ ਲਏ, ਪਾਪ ਜਿਹੜੇ ਆ ਉਹ ਕਿੰਨੇ ਕੁ ਮੈਂ ਸੰਗਤ ਕਰਕੇ ਨਾਮ ਜਪ ਕੇ ਘਟਾ ਲਏ ਹੈ। ਉਹ ਪਾਪ ਪੁੰਨ ਦੀ ਵਿਚਾਰ ਕਰੀਏ, ਪੁੰਨਾਂ ਨੂੰ ਵਧਾਈਏ ਤੇ ਪਾਪਾਂ ਤੋਂ ਬਚੀਏ। ਕੂੜਾ ਘਟੈ ਰਾਸ, ਉੱਥੇ ਕਹਿੰਦੇ ਜਿਹੜੀ ਕੂੜ ਦੀ ਝੂਠ ਦੀ ਰਾਸ ਹੈ ਉਹ ਜੀਉ ਘਟ ਜਾਂਦੀ ਹੈ, ਪੁੰਨ ਵਧ ਜਾਂਦੇ ਹਨ। ਉੱਥੇ ਖੋਟੇ ਸੱਟੀ ਹੈ, ਉੱਥੇ ਜਿਹੜੇ ਔਗਣਾਂ ਵਾਲੇ ਲੋਕ ਹੈ ਉਹ ਕਹਿੰਦੇ ਪਰੇ ਸੁੱਟੇ ਜਾਂਦੇ, ਧੱਕੇ ਜਾਂਦੇ, ਜਾਂ ਔਗਣਾਂ ਨੂੰ ਕਹਿੰਦੇ ਖੋਟੇ ਜਾਣ ਕੇ ਪਰੇ ਛੱਡ ਦੇਈਏ। ਖਰੇ ਕੀ ਚਹਿ ਸਾਬਾ, ਜਿਹੜੇ ਖਰੇ ਚੰਗੇ ਗੁਣ ਹੈ ਉਹਨਾਂ ਨੂੰ ਕਹਿੰਦੇ ਧੰਤਾ ਸਾਬਾ, ਧੰਤਾ ਜੋ ਜਾਣ ਕਰਕੇ ਕੀਚਾ ਕੀ ਧਾਰਨ ਕਰ ਲਈਏ, ਗ੍ਰਹਿਣ ਕਰ ਲਈਏ। ਬੋਲਣ ਫਾਜ਼ਲ ਨਾਨਕ, ਗੁਰੂ ਮਹਾਰਾਜ ਕਹਿੰਦੇ ਇਸ ਤੋਂ ਬਗੈਰ ਤਾਂ ਜਿਹੜਾ ਕੋਈ ਬੋਲਣਾ ਐਵੇਂ ਵੀ ਅਰਥੀ ਹੈ। ਦੁੱਖ ਸੁੱਖ ਖਸਮ ਹੈ ਪਾਸ, ਹਾਂ ਜਿਹੜਾ ਦੁੱਖ ਤੇ ਖਸਮ ਹੈ ਸੁੱਖ ਹੈ ਜਿਹੜਾ ਕਰਮਾਂ ਅਨੁਸਾਰ ਵਾਹਿਗੁਰੂ ਦੇ ਪਾਸੋਂ ਮਿਲ ਰਿਹਾ ਹੈ। ਜਿਹੜਾ ਕੋਈ ਇਸੇ ਤਰ੍ਹਾਂ ਦੁੱਖ ਹੁੰਦਾ ਅਤੇ ਪਰਮੇਸ਼ੁਰ ਨੂੰ ਕਹਿੰਦੇ ਕਿਉਂ ਤੂੰ ਸਾਨੂੰ ਤੰਗ ਕਰ ਰਿਹਾ ਹੈ, ਉਹ ਫਿਰ ਐਵੇਂ ਵਿਅਰਥੀ ਬੋਲਦੇ ਹਨ। ਦੁੱਖ ਸੁੱਖ ਤਾਂ ਪਰਮੇਸ਼ੁਰ ਵੱਲੋਂ ਕਰਮਾਂ ਅਨੁਸਾਰ ਸਭ ਨੂੰ ਮਿਲ ਰਿਹਾ ਹੈ। ਚੌਪਈ ਸੁਣ ਬਾਣੀ ਕੋ ਸ਼ਰਧਾ ਹੋਈ, ਕਿਉਂ ਸਹਿਜੋ ਘਿਓ ਨੂੰ ਮਹਾਰਾਜ ਦੇ ਮੁਖ ਤੋਂ ਬਾਣੀ ਛੁੜ ਕੇ ਬਹੁਤ ਹੀ ਸ਼ਰਧਾ ਹੋਈ ਆਈ ਹੈ। ਸੇਵਾ ਕਰਨ ਲੱਗਾ ਪੁੰਨ ਸੋਈ, ਫਿਰ ਤਾਂ ਇਹ ਮਨ ਜਾ ਕੇ ਸ਼ਰਧਾ ਭਾਵਨਾ ਨਾਲ ਗੁਰੂ ਨਾਨਕ ਸਾਹਿਬ ਦੀ ਸੇਵਾ ਭਗਤੀ ਕਰਨ ਲੱਗ ਪਿਆ ਹੈ। ਗੁਰ ਕੋ ਸ਼ਬਦ ਲਿਖਿਆ ਵਿਚਾਰ ਹੈ, ਜਿਹੜਾ ਸਹਿਜੋ ਘਿਓ ਗੁਰੂ ਮਹਾਰਾਜ ਦੇ ਬਾਣੀ ਦੇ ਸ਼ਬਦ ਲਿਖ ਲੈਂਦਾ, ਫਿਰ ਉਹਨਾਂ ਦਾ ਵਿਚਾਰ ਕਰਦਾ ਵੀ ਇਹ ਬਾਣੀ ਕੀ ਕਹਿੰਦੀ ਹੈ। ਸੁਣ ਹੈ ਪ੍ਰੇਮ ਸੋ ਬਹੁਰ ਉਚਾਰ ਹੈ, ਇਸੇ ਤਰ੍ਹਾਂ ਪ੍ਰੇਮ ਨਾਲ ਮਹਾਰਾਜ ਦੇ ਮੁਖ ਤੋਂ ਸ਼ਬਦ ਸੁਣਦਾ ਵੀ ਹੈ, ਫਿਰ ਆਪ ਵੀ ਉਚਾਰਨ ਕਰਦਾ, ਆਪ ਵੀ ਸ਼ਬਦ ਬਾਣੀ ਦੇ ਪੜ੍ਹਦਾ ਹੈ। ਇਸ ਤਰ੍ਹਾਂ ਇਹਦਾ ਉਧਾਰ ਹੋ ਗਿਆ। ਇਹ ਜਿਹੜਾ ਪ੍ਰਸੰਗ ਹੈ ਇੱਥੇ ਸਿੱਧੋ ਘਿਓ ਦਾ ਸੰਪੂਰਨ ਹੋਇਆ ਹੈ। ਇਸ ਤੋਂ ਅੱਗੇ ਜਿਵੇਂ ਉਹ ਪ੍ਰਸੰਗ ਆਏਗਾ ਪਰ ਰਲ ਕੇ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਸੁਣ ਬਾਣੀ ਕੋ ਸ਼ਰਧਾ ਹੋਈ, ਸੇਵਾ ਕਰਨ ਲੱਗਾ ਪੁੰਨ ਸੋਈ, ਗੁਰ ਕੋ ਸ਼ਬਦ ਲਿਖ ਹੈ ਵਿਚਾਰ ਹੈ, ਸੁਣ ਹੈ ਪ੍ਰੇਮ ਸੋ ਬਹੁਰ ਉਚਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜੰ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਹੈ ਪਰੋਇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ